ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸਨ ਸੋ ਵਾਹਿਗੁਰੂ ਸਾਹਿਬ ਜੀਓ ਸ੍ਰੀ ਬਾਲਾ ਸੰਦੁਰ ਵਾਚ ਤੋਟਕ ਛੰਦ ਗੁਰੂ ਨਾਨਕ ਧਿਆਨ ਸਦਾ ਕਰੀਏ ਭਵ ਬੰਧਨ ਮੈਂ ਪੁੰਨ ਨਾ ਭਰੀਐ ਸੁਖ ਸਾਗਰ ਰੂਪ ਉਜਾਗਰ ਜੋ ਸਭ ਚੀਤਨ ਦੰਭਹ ਆਗਰ ਜੋ ਗੁਰੂ ਨਾਨਕ ਧਿਆਨ ਸਦਾ ਕਰੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀ ਅੰਮ੍ਰਿਤ ਵੇਲੇ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਵਿੱਤਰ ਹਜ਼ੂਰੀ ਵਿਖੇ ਬਹੁਤ ਹੀ ਸੁੰਦਰ ਦੀਵਾਨ ਸਜ ਰਿਹਾ ਗੁਰਬਾਣੀ ਸਰੂਪ ਸਤਿਗੁਰੂ ਜੀ ਦੀ ਪ੍ਰਕਾਸ਼ ਸੇਵਾ ਦੇ ਨਾਲ ਹੀ ਕੁਝ ਸਮਾਂ ਗੁਰਬਾਣੀ ਦਾ ਹੀ ਪਾਠ ਜਾਪ ਅਤੇ ਗੁਰਬਾਣੀ ਦੇ ਸੰਗੀਤ ਦੇ ਨਿਯਮਾਂ ਵਿੱਚ ਰਾਗੀ ਸਿੰਘਾਂ ਦੀ ਰਸਨਾ ਰਾਹੀਂ ਕੀਰਤਨ ਹੋਇਆ ਹੈ। ਕੀਰਤਨ ਤੋਂ ਬਾਅਦ ਆਪਾਂ ਸੰਗਤ ਰੂਪ ਵਿੱਚ ਜੁੜ ਕੇ ਗੁਰੂ ਮਹਾਰਾਜ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦੀਆਂ ਹੋਇਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਬਾਣੀ ਸਰੂਪ ਦੇ ਦਰਸ਼ਨ ਦਰਾਰ ਕਰਦੇ ਹੋਏ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਸਰਵਣ ਕਰ ਰਹੇ ਹਾਂ। ਜਿਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਨੇ ਭਾਈ ਬਾਲੇ ਵਾਲੀ ਜਿਹੜੀ ਜਨਮ ਸਾਖੀ ਹੈ ਹੰਡਾਲੀਆਂ ਨੇ ਅਤੇ ਕਬੀਰ ਸਾਹਿਬ ਜੀ ਦੇ ਪੰਥੀਆਂ ਵਿੱਚੋਂ ਇੱਕ ਸਾਖਤ ਹੋਇਆ ਹੈ, ਉਹਨੇ ਵਿਗਾੜ ਦਿੱਤਾ ਸੀ, ਉਹਦਾ ਨਿਰਣਾ ਕੀਤਾ ਇਹ ਵੀ ਗੁਰੂ ਨਾਨਕ ਸਾਹਿਬ ਜੀ ਦੇ ਤੁਲ ਕੋਈ ਹੋਰ ਨਹੀਂ ਹੈ। ਆਪਣੇ ਥਾਂ ਜਿੰਨੇ ਵੀ ਕੋਈ ਸ਼ਕਤੀਆਂ ਵਾਲੇ ਚੁਰਾਸੀ ਸਿੱਧ ਹੋਏ ਹੈ, ਨੌ ਨਾਸ ਹੋਏ ਹੈ, ਮੁਸਲਮਾਨਾਂ ਦੇ ਪੀਰ ਹੋਏ ਨੇ ਜਾਂ ਕੋਈ ਹੋਰ ਔਲੀਏ ਵਗੈਰਾ ਹੋਏ ਨੇ, ਉਹ ਆਪਣੇ ਥਾਂ ਸਾਰੇ ਸਤਿਕਾਰਯੋਗ ਹੈ। ਪਰ ਗੁਰੂ ਨਾਨਕ ਸਾਹਿਬ ਜੀ ਆਪਣੇ ਵਰਗੇ ਆਪ ਹੀ, ਉਹਨਾਂ ਦੇ ਤੁਲ ਨਹੀਂ ਕੋਈ ਹੋ ਸਕਦਾ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਗੁਰ ਅਵਤਾਰ ਹੈ, ਪਰਮੇਸ਼ਰ ਦਾ ਅਵਤਾਰ ਹੈ। ਉਹ ਜਿਹੜੇ ਆ ਕੋਈ ਸ਼ਿਵਜੀ ਦਾ ਹੈ, ਕੋਈ ਵਿਸ਼ਨੂੰ ਦਾ ਹੈ, ਕੋਈ ਬ੍ਰਹਮੇ ਦਾ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਮਹਾਨ ਹਨ। ਜੇ ਕਈ ਲੋਕ ਵੀ ਗੁਰੂ ਗ੍ਰੰਥ ਸਾਹਿਬ ਦੀ ਸਾਖੀ ਵਾਹੀ ਦੇ ਕੇ ਕਹਿੰਦੇ ਵੀ ਮਹਾਰਾਜ ਨੇ ਚਪੱਟਾ ਨੇ ਲਿਖਿਆ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਤੂੰ ਤਾਂ ਜਨਕ ਰਾਜੇ ਦਾ ਅਵਤਾਰ ਹੈ, ਵੀ ਉਹ ਗੁਰੂ ਨਾਨਕ ਸਾਹਿਬ ਜੀ ਫਿਰ ਪੱਟਾਂ ਦੇ ਅਨੁਸਾਰ ਤਾਂ ਜਨਕ ਰਾਜੇ ਦਾ ਅਵਤਾਰ ਹੋ ਗਏ। ਕਹਿੰਦੇ ਨਹੀਂ, ਇਹ ਤਾਂ ਇੱਕ ਦ੍ਰਿਸ਼ਟਾਂਤ ਵਜੋਂ ਲਿਆ ਭੱਟਾਂ ਨੇ, ਵੀ ਜਿਵੇਂ ਕੋਈ ਬਹੁਤ ਵੱਡਾ ਸਖੀ ਹੋਵੇ, ਦਾਨੀ ਹੋਵੇ, ਉਹਨੂੰ ਲੋਕ ਸਤਿਕਾਰ ਵਜੋਂ ਮਹਾਨ ਕਹਿਣ ਵਾਸਤੇ ਕਹਿੰਦੇ ਵੀ ਇਹ ਤਾਂ ਇੰਦਰ ਵਰਗਾ ਹੈ। ਜਾਂ ਉਹ ਇੰਦਰ ਤਾਂ ਨਹੀਂ ਹੁੰਦਾ ਹੈ, ਜੋ ਉਹਦੇ ਵਰਗਾ ਦਾਨੀ ਹੈ, ਜਿਸ ਕਰਕੇ ਉਹ ਪ੍ਰਵਾਨ ਵੱਲੋਂ ਦ੍ਰਿਸ਼ਟਾਂਤ ਵਜੋਂ ਲੈ ਗਿਆ ਇੰਦਰ ਦਾ ਨਾਂ, ਅਤੇ ਉਹ ਇੰਦਰ ਨਹੀਂ ਹੁੰਦਾ ਹੈ। ਇਸ ਤਰ੍ਹਾਂ ਵੀ ਜਿਵੇਂ ਉਹ ਜਨਕ ਰਾਜਾ ਗ੍ਰਸਥ ਵਿੱਚ ਰਹਿੰਦਾ ਹੋਇਆ ਬਰਕਤ ਰਿਹਾ, ਉਦਾਸ ਰਿਹਾ, ਵੀ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਜਨਕ ਰਾਜੇ ਵਾਂਗੂ ਘਰ ਵਿੱਚ ਰਹਿੰਦਿਆਂ ਉੱਪਰਾਂ ਰਹੇ, ਜਿਵੇਂ ਉਹ ਯੋਗ ਰਾਜ ਦਾ ਆਨੰਦ ਮਾਣਿਆ, ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਉਹ ਇੱਕ ਅੰਗ ਦ੍ਰਿਸ਼ਟਾਂਤ ਦਾ ਲਈਦਾ ਹੈ। ਇਸ ਤਰ੍ਹਾਂ ਉਹਨਾਂ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੇਖੋ ਹੀ ਫਿਰ ਭੱਟਾਂ ਨੇ ਸਪਸ਼ਟ ਕੀਤਾ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਹ ਵੀ ਭੱਟਾਂ ਨੇ ਕਿਹਾ, ਉਹ ਤਾਂ ਦ੍ਰਿਸ਼ਟਾਂਤ ਵਾਂਗ ਇੱਥੇ ਸਪਸ਼ਟ ਹੈ ਵੀ ਆਪ ਜਿਹੜਾ ਨਰਾਂ ਨਰਾਂ ਵਿੱਚ ਆਇਆ ਵਾਹਿਗੁਰੂ, ਸ਼ਕਤੀਆਂ ਧਾਰਨ ਵਾਲਾ, ਸ਼ਕਤੀਆਂ ਰੱਖਣ ਵਾਲਾ, ਜੋ ਸੰਸਾਰ ਦੇ ਵਿੱਚ ਕਹਿੰਦੇ ਪਰਵਰਿਆ ਹੈ, ਵਰਤਿਆ ਹੈ, ਜਾਣੀ ਆਇਆ ਹੈ, ਉਹ ਜਿਹੜਾ ਨਿਰੰਕਾਰ, ਉਸੇ ਨੇ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਅਕਾਲ ਸਿੱਖ ਸਰੂਪ ਹੈ, ਉਸਦਾ ਜੋਤ ਕੀ ਜਿਹੜਾ ਪ੍ਰਕਾਸ਼ ਹੈ, ਸਮੂਹ ਸੰਸਾਰ ਦੇ ਵਿੱਚ ਕੀਤਾ ਹੈ। ਜਿੱਥੇ ਕਿੱਥੇ ਗੁਰੂ ਨਾਨਕ ਸਰੂਪ ਗਏ, ਉੱਥੇ ਉੱਥੇ ਜਿਹੜਾ ਸ਼ਬਦ, ਜਿਹੜਾ ਉਪਦੇਸ਼ ਹੈ, ਪਰਿਪੂਰਨ ਹੈ। ਸ਼ਬਦ ਰੂਪ, ਉਪਦੇਸ਼ ਰੂਪ ਜਿਹੜਾ ਦੀਵ ਹੈ ਗਿਆਨ ਦਾ, ਹਰ ਪਾਸੇ ਪ੍ਰਕਾਸ਼ਿਆ ਜਗਾਇਆ। ਜਾਂ ਬਾਣੀ ਰੂਪ ਜਿਹੜਾ ਦੀਵ ਹੈ, ਸ਼ਬਦ ਕਹੋ ਬਾਣੀ ਕਹੋ, ਬਾਣੀ ਰੂਪ ਦੀਵਾ ਜਪਾਇਆ ਪ੍ਰਕਾਸ਼, ਜਿਹਨਾਂ ਸਿੱਖਿਆ ਨੇ ਗ੍ਰਹਿਣ ਕਰ ਲਿਆ, ਉਹਨਾਂ ਨੂੰ ਬੜੀ ਛੇਤੀ ਆਪਣੇ ਚਰਨਾਂ ਨਾਲ ਮਿਲਾ ਲਿਆ। ਅਤੇ ਉਸ ਗੁਰੂ ਨਾਨਕ ਸਾਹਿਬ ਦੀ ਜਿਹੜੀ ਕੁੱਲ ਨਿਰਮਲ ਹੈ ਸਿੱਖੀ ਰੂਪ, ਉਹਦੇ ਵਿੱਚ ਕਹਿੰਦੇ ਅਵ ਪ੍ਰਗਟ ਹੋ ਗਏ, ਅਵਤਾਰ ਧਾ ਲਿਆ, ਉਹਨਾਂ ਜਿਹੜੇ ਲੈਣੇ ਜੀ ਉਹਨਾਂ ਨੇ ਗੁਰੂ ਅੰਗਦ ਸਾਹਿਬ ਰੂਪ ਹੋ ਕੇ ਅੰਗਾਂ ਨਾਲ ਮਿਲ ਕੇ। ਫਿਰ ਉਹਨਾਂ ਤੋਂ ਗੁਰੂ ਅਮਰਦਾਸ ਸਾਹਿਬ ਜੀ ਹੋ ਗਏ, ਜੋ ਸੰਸਾਰ ਤੋਂ ਤਾਰਨ ਵਾਸਤੇ ਤਰਨ ਜਹਾਜ਼ ਰੂਪ ਹੈ। ਭੱਟ ਕਹਿ ਰਿਹਾ ਵੀ ਜਨਮਾਂ ਜਨਮਾਂ ਤੋਂ ਮਾਰਾ ਮੈਂ ਤੁਹਾਡੇ ਆਪਣੇ ਚਰਨਾਂ ਦੀ ਸ਼ਰਨ ਵਿੱਚ ਹਾਂ, ਆਉਂਦਾ ਹਾਂ, ਆ ਮੇਰੀ ਰਕਸ਼ਾ ਕਰੋ, ਮੇਰੀ ਕਲਿਆਣ ਕਰੋ। ਸੋ ਇਸ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਇਹਦੇ ਵਿੱਚ ਉਗਾਹੀ ਹੈ ਵੀ ਗੁਰੂ ਨਾਨਕ ਸਾਹਿਬ ਜੀ ਜਿਹੜਾ ਨਿਰੰਕਾਰ ਸੇਵ ਹੈ, ਉਸੇ ਨੇ ਗੁਰੂ ਨਾਨਕ ਦੇਵ ਨਿਰੰਕਾਰੀ ਦਾ ਆਕਾਰ ਵਜੂਦ ਬਣਾਇਆ, ਸਰੂਪ ਬਣਾਇਆ ਹੈ। ਫਿਰ ਉਸੇ ਗੁਰੂ ਨਾਨਕ ਸਾਹਿਬ ਜੀ ਦੇ ਅੰਗਾਂ ਤੋਂ ਗੁਰੂ ਅੰਗਦ ਸਾਹਿਬ ਜੀ ਪ੍ਰਗਟ ਹੋ ਗਏ। ਹਾਂ, ਜਿਵੇਂ ਕੋਈ ਗੰਗਾ ਤੋਂ ਤਰੰਗ ਉੱਠ ਖੜ੍ਹੇ, ਲਹਿਰ ਉੱਠ ਖੜੀ ਹੋਵੇ, ਉਹਨਾਂ ਦੇ ਵਿੱਚੋਂ ਹੀ ਉਹ ਪ੍ਰਗਟ ਹੋ ਗਏ ਲਹਿਰ ਰੂਪ। ਗੁਰੂ ਅੰਗਦ ਸਾਹਿਬ ਤੋਂ ਗੁਰੂ ਅਮਰਦਾਸ ਸਾਹਿਬ ਜੀ ਪ੍ਰਗਟ ਹੋ ਗਏ। ਇਸ ਤਰ੍ਹਾਂ ਕਹਿੰਦੇ ਜੋਰ ਪ੍ਰਕਾਸ਼ ਰੂਪ ਜਿਹੜੇ ਸੀ ਉਹਨਾਂ ਨੇ ਕੌਤਕ ਵਰਤਾਇਆ। ਫਿਰ ਗੁਰੂ ਅਮਰਦਾਸ ਸਾਹਿਬ ਤੋਂ ਗੁਰੂ ਰਾਮਦਾਸ ਸਾਹਿਬ ਜੀ ਉਹੀ ਰੂਪ ਹੋ ਗਏ, ਜਿਹੜਾ ਇੱਕ ਰਸ ਸ਼ਬਦ ਹੈ ਉਹਦਾ ਉਪਦੇਸ਼ ਸਭ ਨੂੰ ਸੁਣਾਇਆ। ਹੁਣ ਗੁਰੂ ਰਾਮਦਾਸ ਸਾਹਿਬ ਤੋਂ ਗੁਰੂ ਅਰਜਨ ਦੇਵ ਜੀ, ਹੁਣ ਜਿਹੜਾ ਅਭੇਦ ਰੂਪੀ ਦਰਸ਼ਨ ਹੈ ਗਿਆਨ ਰੂਪੀ ਸ਼ੀਸ਼ੇ ਦਾ ਹੀ ਦਿਖਾਇਆ ਸਭ ਨੂੰ। ਇਉਂ ਗੁਰੂ ਅਰਜਨ ਦੇਵ ਜੀ ਤੋਂ ਗੁਰੂ ਹਰਗੋਬਿੰਦ ਸਾਹਿਬ ਸਰੂਪ ਹੋ ਗਏ। ਆਪਣਾ ਨਾਮ ਹੀ ਜਿਹੜਾ ਗੋਬਿੰਦ ਸੀ ਉਸਨੇ ਗੁਰੂ ਹਰਗੋਬਿੰਦ ਸਾਹਿਬ ਜੀ ਅਖਵਾ ਲਿਆ, ਸਦਵਾ ਲਿਆ। ਇਸੇ ਤਰ੍ਹਾਂ ਜਿਹੜਾ ਗੁਰੂ ਕਾ ਸਰੂਪ, ਗੁਰ ਸ਼ਬਦ ਵੀ ਹੈ, ਬਾਣੀ ਵੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਧ ਸੰਗਤ ਵਿੱਚ ਇਹ ਪ੍ਰਗਟ ਹੋਇਆ ਆਇਆ ਹੈ। ਸਾਰਿਆਂ ਨੂੰ ਚਰਨੀ ਪਾ ਕੇ ਗੁਰੂ ਨੇ ਉਹ ਸੰਸਾਰ ਨੂੰ ਤਾਰਨਾ ਕੀਤਾ ਹੈ। ਇਹ ਭਾਈ ਗੁਰਦਾਸ ਜੀ ਦੀ ਸਾਖੀ ਅਗਾਹੀ ਹੈ ਇਤਿਹਾਦਿਕ। ਗੁਰੂ ਨਾਨਕ ਸਾਹਿਬ ਦੇ ਵੀ ਉਹ ਸਭ ਤੋਂ ਵੱਡਾ ਸਤਿਗੁਰੂ ਨਾਨਕ ਹੈ। ਗੁਰੂ ਨਾਨਕ ਦੇਵ ਗੋਬਿੰਦ ਰੂਪ ਹੈ, ਪਾਰ ਬ੍ਰਹਮ ਗੁਰੂ ਨਾਹੀ ਭੇਦ, ਸਰਵੋਤਮ ਜਨਾਇਆ। ਇਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਦੇ ਵਿੱਚ ਵਿਸਥਾਰ ਨਾਲ ਪੜ੍ਹ ਲਿਆ। ਜਿਵੇਂ ਗੁਰੂ ਨਾਨਕ ਸਾਹਿਬ ਜੀ ਸੁਲਤਾਨਪੁਰ ਤੋਂ ਚੱਲ ਕੇ ਏਮਨਾਬਾਦ ਗਏ, ਜਿਹਨੂੰ ਫੈਜ਼ਾਬਾਦ ਵੀ ਕਿਹਾ ਜਾਂਦਾ ਸੀ, ਸੰਧਿਆਲੀ ਵੀ ਕਿਹਾ ਜਾਂਦਾ ਸੀ। ਇਸ ਤਰ੍ਹਾਂ ਉਸ ਸਮੇਂ ਜਦੋਂ ਮਹਾਰਾਜ ਗਏ ਉਦੋਂ ਉਹਦਾ ਨਾਮ ਏਮਨਾਬਾਦ ਕਰਕੇ ਪ੍ਰਸਿੱਧ ਸੀ। ਫੈਜ਼ਾਬਾਦ ਗਏ ਜਾਂ ਸੰਧਿਆਲੀ ਗਏ ਨਗਰ, ਭਾਈ ਲਾਲੋ ਜੀ ਦੇ ਨਾਲ ਆਪ ਜੀ ਦਾ ਮੇਲ ਮਿਲਾਪ ਹੋਇਆ, ਬਚਨ ਵਿਲਾਸ ਹੋਏ। ਨਾ ਪ੍ਰਕਾਰ ਦੀ ਜਿਹੜੀ ਭਗਤੀ, ਉਹਦੇ ਸੰਬੰਧ ਵਿੱਚ ਗੁਰੂ ਮਹਾਰਾਜ ਜੀ ਨੇ ਭਾਈ ਮਰਦਾਨੇ ਜੀ ਨੂੰ ਸਮਝਾਇਆ ਬੁਝਾਇਆ। ਉਹ ਜਿਵੇਂ ਪ੍ਰਸੰਗ ਆਉਂਦਾ ਆਪਾਂ ਮਨ ਲਾ ਕੇ ਸ਼ਰਧਾ ਭਾਵਨਾ ਨਾਲ ਸੁਣੀਏ ਅਤੇ ਲਾਹਾ ਲਈਏ ਜੀ। ਗੁਰੂ ਨਾਨਕ ਧਿਆਨ ਸਦਾ ਕਰੀਏ। ਭਾਈ ਬਾਲਾ ਜੀ ਕਥਾ ਸੁਣਨ ਵਾਲੇ ਸਰੋਤਿਆਂ ਨੂੰ ਸੰਬੋਧਨ ਕਰਕੇ ਕਹਿ ਰਿਹਾ ਹੈ, ਇਹ ਗੁਰਸਿੱਖੋ, ਐਸੇ ਜੋ ਗੁਰੂ ਨਾਨਕ ਸਾਹਿਬ ਜੀ ਪਰਮੇਸ਼ਰ ਰੂਪ ਹੈ, ਉਹਨਾਂ ਦਾ ਹਮੇਸ਼ਾ ਕਹਿੰਦੇ ਧਿਆਨ ਕਰਨਾ ਚਾਹੀਏ, ਧਿਆਨ ਲਾਉਣਾ ਚਾਹੀਏ। ਭਾਵ ਬੰਧਨ ਮੈਂ ਪੁੰਨ ਨਾ ਭਰੀਏ। ਤੁਸੀਂ ਪੁੱਛੋ ਵਿੱਚ ਗੁਰੂ ਨਾਨਕ ਦਾ ਧਿਆਨ ਅਸੀਂ ਸਦਾ ਕਰਾਂਗੇ, ਲਾ ਕੇ ਰੱਖਾਂਗੇ, ਲਾਭ ਕਿਉਂ ਹੋਊਗਾ? ਤਾਂ ਇਹ ਭਾਈ ਬਾਲਾ ਜੀ ਕਹਿੰਦੇ ਫਿਰ ਜਿਹੜੇ ਸੰਸਾਰ ਦੇ ਮੋਹ ਮਮਤਾ ਦੇ ਬੰਧਨ ਹੈ, ਇਹਦੇ ਵਿੱਚ ਨਹੀਂ ਪੈਣਾ ਹੋਏਗਾ। ਇਹ ਮੋਹ ਮਮਤਾ ਦੇ ਬੰਧਨ ਦੇ ਜਗਜੰਦ ਵਿੱਚੋਂ ਤੁਸੀਂ ਨਿਕਲ ਜਾਓਗੇ। ਸੁਖ ਸਾਗਰ ਰੂਪ ਉਜਾਗਰ ਜੋ ਗੁਰੂ ਨਾਨਕ ਸਾਹਿਬ ਹੈ, ਉਹ ਸੁਖਾਂ ਦੇ ਸਮੁੰਦਰ ਰੂਪ ਹੈ, ਪ੍ਰਗਟ ਪ੍ਰਸਿੱਧ। ਸਭ ਜੀਤਨ ਦੰਭ ਆਗਰ ਜੋ, ਜਿਹੜੇ ਸਾਰੇ ਗੰਢੇ ਪਖੰਡੀ ਵੱਡੇ ਵਿੰਡੇ ਹਨ, ਉਹਨਾਂ ਨੂੰ ਜਿੱਤਣ ਵਿੱਚ ਆਪ ਜੀ ਆਗਰ ਹਨ, ਮੁਖੀ ਹਨ, ਸਭ ਤੋਂ ਮਹਾਨ ਸ੍ਰੇਸ਼ਟ ਹਨ। ਦੁੱਖ ਦਾਰਿਦ ਦੁੱਖ ਨਿਕੰਦਨ, ਗੁਰੂ ਨਾਨਕ ਸਾਹਿਬ ਜੀ ਦੁੱਖਾਂ ਦਰਿਦਰਾਂ ਨੂੰ, ਦੁੱਖਾਂ ਦੁੱਖਾਂ ਉਗਣਾਂ ਨੂੰ ਕੱਟਣ ਵਾਲੇ ਹਨ। ਅਰਬਿੰਦ ਦੁਤੰਗ ਪਦ ਬੰਧਨ ਹੈ, ਐਸੇ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਚਰਨ ਕਮਲ ਵਾਲੇ ਸੋਭਾ ਵਾਲੇ ਹੈ, ਉਹਨਾਂ ਨੂੰ ਨਮਸਕਾਰ ਹੈ। ਸੁਖ ਕੰਦ ਮੁਕੰਦ ਗਿਆਨ ਕਨ, ਗੁਰੂ ਨਾਨਕ ਸਾਹਿਬ ਸੁਖਾਂ ਦੇ ਬੱਦਲ ਹੈ, ਮੁਕਤੀ ਦਾਤੇ ਹੈ, ਗਿਆਨ ਦੇ ਤਾਂ ਬੱਦਲ ਹੀ ਹਨ। ਸਰਨਾਗਤ ਕੇ ਅਗ ਓਗ ਹਨ, ਜਿਹੜੇ ਉਹਨਾਂ ਗੁਰੂ ਨਾਨਕ ਦੇ ਚਰਨਾਂ ਦੀ ਸ਼ਰਨ ਵਿੱਚ ਆ ਜਾਂਦੇ, ਉਹਨਾਂ ਦੇ ਸਮੂਹ ਪਾਪਾਂ ਨੂੰ ਨਾਸ ਕਰਦੇ ਹਨ। ਭਾਵ ਮੈਂ ਭਾਵ ਕਾਰਨ ਜਾਹੇ ਤਰਾ, ਐਸੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਭਾਵ ਕਿ ਸੰਸਾਰ ਦੇ ਵਿੱਚ ਕਾਰਨ, ਜਿਸ ਕਾਰਨ ਵਾਸਤੇ ਜਾਹੇ ਕਾਰਨ ਭਾਵ ਤਰਾ, ਉਹ ਜਨਮ ਧਾਰਿਆ ਅਵਤਾਰ ਧਾਰਿਆ ਹੈ। ਅਬ ਚਾਹਤ ਤਾਹੇ ਸਬੂਰ ਕਰਾ, ਕਹਿੰਦੇ ਉਸ ਜਿਹੜੇ ਜਿਸ ਕਾਰਨ ਵਾਸਤੇ ਅਵਤਾਰ ਧਾਰਿਆ, ਹੁਣ ਆਪ ਪੂਰਾ ਕਰਿਆ ਚਾਹੁੰਦੇ ਹਨ। ਮਤ ਮੰਦ ਨਿਰੇ ਨਰ ਭੂਰ ਭਰਿਓ, ਗੁਰੂ ਨਾਨਕ ਸਾਹਿਬ ਜੀ ਨੇ ਇਸ ਵਾਸਤੇ ਅਵਤਾਰ ਧਾਰਿਆ ਸੀ, ਉਹ ਕਾਰਨ ਦੱਸਦੇ ਹੈ ਵੀ ਇਹ ਭੈੜੀ ਮਤ ਵਾਲੇ ਜਿਹੜੇ ਲੋਕ ਹੈ ਬਹੁਤੇ, ਉਹਨਾਂ ਨਾਲ ਨਰਕ ਬਹੁਤੇ ਹੀ ਭਰਿਆ ਪਿਆ ਹੈ, ਨਰਕ ਭਰੇ ਪਏ ਭੈੜੀ ਮਤ ਵਾਲਿਆਂ ਪੁਰਸ਼ਾਂ ਕਰਕੇ। ਭਿਖ ਕੈ ਹਰ ਕੀਰਤ ਸੇਤ ਕਰਿਓ, ਆਹ ਵੀ ਨਰਕਾਂ ਵਿੱਚ ਪਏ ਹੈ, ਜਾਂ ਆਹ ਜਿਹੜੇ ਦੂਜੇ ਨਰਕਾਂ ਵਿੱਚ ਪੈਣਗੇ, ਇਹਨਾਂ ਵੇਖ ਲਏ ਗੁਰੂ ਨਾਨਕ ਸਾਹਿਬ ਜੀ ਨੇ, ਵਾਹਿਗੁਰੂ ਦੀ ਜਿਹੜੀ ਕੀਰਤੀ ਹੈ ਸਿਲਸਿਲਾ ਗਾ, ਇਹ ਕਹਿੰਦੇ ਪਾਲ ਲੰਘਣ ਵਾਸਤੇ ਪੁਲ ਤਿਆਰ ਕਰ ਦਿੱਤਾ, ਪੁਲ ਬਣਾ ਦਿੱਤਾ, ਤੇ ਉਪਰ ਪਾਰ ਪਰੇ ਨਰ ਸੋ। ਵਾਹਿਗੁਰੂ ਦੀ ਕੀਰਤੀ ਰੂਪੀ ਜਿਹੜਾ ਇਹ ਪੁਲ, ਇਹਦੇ ਉੱਪਰ ਦੀ ਜਿਹੜੇ ਪੈ ਗਏ ਚੱਲ ਪਏ, ਉਹ ਪਾਰ ਪੈ ਗਏ, ਪਾਰ ਲੰਘ ਗਏ। ਪਦ ਪੰਕਜ ਸੇਵਤ ਜੋ ਉਰ ਸੋ, ਜੋ ਕਹਿੰਦੇ ਗੁਰੂ ਕੇ ਸਿੱਖ ਮਹਾਰਾਜ ਦੇ ਚਰਨਾਂ ਕਮਲਾਂ ਨੂੰ ਹੋਰ ਕੀ ਹਿਰਦੇ ਨਾਲ ਸੇਵਦੇ ਹੈ, ਹਿਰਦੇ ਨਾਲ ਮਹਾਰਾਜ ਦੇ ਚਰਨਾਂ ਕਮਲਾਂ ਨੂੰ ਜੁੜਦੇ ਆ, ਧਿਆਨ ਧਰਦੇ ਹਨ। ਗੁਰ ਰੂਪ ਵਿਖੈ ਨਿਤ ਧਿਆਨ ਧਰੈ, ਗੁਰੂ ਕੇ ਸਰੂਪ ਦੇ ਵਿੱਚ ਹਮੇਸ਼ਾ ਧਿਆਨ ਧਰਦੇ ਆ, ਧਿਆਨ ਲਾਉਂਦੇ ਹਨ। ਨਿਰਸੰਸ ਭਏ ਜਮ ਤੇ ਨਾ ਡਰੈ, ਤਾਂ ਕਹਿੰਦੇ ਸੰਸਿਆਂ ਤੋਂ ਬਿਨਾਂ ਹੋ ਜਾਂਦੇ ਹੈ, ਜੋ ਤਾਂ ਜਮਾਂ ਤੋਂ ਨਹੀਂ ਡਰਦੇ ਹਨ, ਸਾਰੇ ਉਹਨਾਂ ਦੇ ਜਿਹੜੇ ਕੁਛ ਸੰਸੇ ਖਤਮ ਹੋ ਜਾਂਦੇ ਹੈ। ਜਮਾਂ ਨੂੰ ਵੀ ਉਹ ਇਸ ਤਰ੍ਹਾਂ ਮਖੌਲ ਕਰਦੇ, ਅਰਵਾਰ ਪਾਰ ਕੇ ਦਾਨੀਆਂ ਲਿਖ ਲਓ ਆਲ ਪਤਾਲ, ਮੋਹ ਜਮ ਡੰਡਣ ਲੱਗੀ ਤਜੀਲੇ ਸਰਬ ਜੰਜਾਲ, ਦੋਹਰਾ ਨਿਕਸੇ ਪੁਰ ਸੁਲਤਾਨ ਤੇ। ਐਸੇ ਜੋ ਗੁਰੂ ਨਾਨਕ ਸਾਹਿਬ ਜੀ ਉਹ ਸੁਲਤਾਨਪੁਰ ਸਾਹਿਬ ਤੋਂ ਬਾਹਰ ਨਿਕਲੇ, ਮਰਦਾਨਾ ਸੰਗ ਲੀਨ, ਮਰਦਾਨਾ ਜੀ ਨੂੰ ਆਪ ਜੀ ਨੇ ਇਸ ਤਰ੍ਹਾਂ ਨਾਲ ਲੈ ਲਿਆ ਹੈ। ਕਮਲਾਨਨ ਤੇ ਬਚਪਨੇ, ਜਦੋਂ ਚੱਲਣ ਲੱਗੇ ਹੈ ਕਬਲ ਵਰਗੇ ਮੁੱਖ ਤੋਂ ਸਤਿਗੁਰੂ ਨੇ ਬਚਨ ਕੀਤੇ। ਸ੍ਰੀ ਗੁਰ ਪਰਮ ਪ੍ਰਵੀਨ, ਸੁਭਾਅ ਵਾਲੇ ਸਤਿਗੁਰੂ ਬੜੇ ਪ੍ਰਵੀਨ ਹਨ, ਬਚਨ ਬੋਲਣ ਵਰ ਬਹੁਤ ਸਿਆਣੇ ਚਤਰ ਹਨ। ਤੋਟਕ ਛੰਦ ਚੱਲਵੇ ਚਿਤ ਚਾਹਤ ਹੋ ਕਿਤ ਕੋ, ਮਰਦਾਨੇ ਨੂੰ ਕਹਿਣ ਲੱਗੇ ਵੀ ਦੱਸ ਤੇਰਾ ਚਿਤ ਜਿਹੜਾ ਕਿਸ ਪਾਸੇ ਚੱਲਣਾ ਚਾਹੁੰਦਾ, ਕਿਸ ਪਾਸੇ ਤੂੰ ਜਾਇਆ ਚਾਹੁੰਦਾ ਹੈ। ਅਬ ਦੇਹੋ ਬਤਾਏ ਚੱਲੇ ਤਿਤ ਕੋ, ਮਰਦਾਨੇ ਹੁਣ ਤੂੰ ਆਪ ਹੀ ਦੱਸ ਦੇ ਆਪਾਂ ਉੱਧਰ ਨਹੀਂ ਚੱਲ ਪਾਂਗੇ। ਨਿਜ ਦਾਸ ਉਧਾਰਨ ਕਾਜ ਚੱਲੇ, ਹਾਂ ਇਸੇ ਜੋ ਗੁਰੂ ਨਾਨਕ ਸਾਹਿਬ ਜੀ ਹੈ ਆਪਣੇ ਦਾਸਾਂ ਦਾ ਉਧਾਰ ਕਰਨ ਵਾਸਤੇ ਇਹ ਕੰਮ ਵਾਸਤੇ ਚੱਲ ਪਏ। ਬਹੁ ਮਾਨਵ ਕੇ ਜਿਨ ਦੁੱਖ ਦਲੇ, ਇਹਨਾਂ ਨੇ ਬਹੁਤੇ ਮਨੁੱਖਾਂ ਦੇ ਦੁੱਖ ਜਿਹੜੇ ਦਲ ਮਲ ਦਿੱਤੇ। ਉਹ ਮਰਦਾਨੇ ਨੂੰ ਪੁੱਛ ਕੇ ਪੁੱਛਦੇ ਵੀ ਕਿੱਧਰ ਨੂੰ ਚੱਲੀਏ, ਜਿੱਧਰ ਨੂੰ ਤੂੰ ਦੱਸੇਗਾ ਉੱਧਰ ਆਪਾਂ ਚੱਲਾਂਗੇ। ਦਵਈਆ ਛੰਦ ਕਹਿ ਮਰਦਾਨਾ ਜਿਤ ਨਿਜ ਇੱਛਾ, ਮਰਦਾਨਾ ਵੀ ਸਿਆਣਾ ਸੀ, ਕਹਿਣ ਲੱਗਿਆ ਹੇ ਗੁਰੂ ਨਾਨਕ ਸਾਹਿਬ ਜਿਵੇਂ ਆਪਦੀ ਇੱਛਾ ਹੈਗੀ। ਗੱਛੋ ਸਵੱਛ ਸਰੀਰ, ਪਵਿੱਤਰ ਸਰੀਰ ਵਾਲੇ ਗੁਰੂ ਮਹਾਰਾਜ ਉੱਧਰ ਨੂੰ ਹੀ ਚੱਲੋ ਜੀ, ਅੱਗੇ ਤਬ ਪਾਛੇ ਹਾਂ ਚੱਲ ਹਾਂ, ਤੁਸੀਂ ਮਹਾਰਾਜ ਅੱਗੇ ਅੱਗੇ ਚੱਲੋਗੇ, ਮੈਂ ਪਿੱਛੇ ਪਿੱਛੇ ਚੱਲਾਂਗਾ। ਸ੍ਰੀ ਪ੍ਰਭ ਗੁਣੀ ਗਹੀਰਾ, ਗੁਰੂ ਮਹਾਰਾਜ ਪਰਮੇਸ਼ਰ ਗੁਣਾਂ ਦੇ ਸਮੂਹ ਸਮੁੰਦਰ ਰੂਪ, ਜਗ ਗੁਰ ਕਹੈ ਏਮ ਨਾ ਵਾਧੂ। ਗੁਰੂ ਮਹਾਰਾਜ ਕਹਿੰਦੇ ਭਾਈ ਮਰਦਾਨੇ, ਜਿਹੜਾ ਏਮ ਨਾ ਬਾਦ ਇੱਕ ਨਗਰ ਹੈ, ਏਕ ਨਗਰ ਉਰ ਲਖੀਏ, ਏਕ ਨਗਰ ਬੜਾ ਤਕੜਾ ਸ਼ਹਿਰ ਹੈ, ਜਾਣ ਲਈਏ। ਤੇਹ ਤਿਖਾਣ ਇੱਕ ਲਾਲੋ ਬਸਈ, ਉੱਥੇ ਹੋਰ ਜਾਤਾਂ ਦੇ ਵੀ ਲੋਕ ਰਹਿੰਦੇ ਹੈ, ਬ੍ਰਾਹਮਣ ਵੀ ਹੈਗੇ ਹੈ, ਛੱਤਰੀ ਵੀ ਹੈਗੇ, ਸੂਦਰ ਵੀ, ਮੁਸਲਮਾਨ ਵੀ ਹੈਗੇ। ਇਹ ਕਹਿੰਦੇ ਤਰਖਾਣ ਹੈ, ਉਸਦਾ ਨਾਮ ਭਾਈ ਲਾਲੋ ਜੀ ਹੈ, ਉੱਥੇ ਵੱਸਦਾ ਹੈ। ਚੱਲ ਹੋ ਪ੍ਰਾਕ ਤੇ ਵੇਖੀਏ, ਚੱਲ ਵੀ ਮਰਦਾਨਿਆ ਸਭ ਤੋਂ ਪਹਿਲਾਂ ਆਪਾਂ ਭਾਈ ਲਾਲੋ ਨੀ ਵੇਖੀਏ। ਇਹ ਬਿਦ ਕਹਿ ਕਰ ਕਮਲ ਬਦਨ ਤੇ, ਭਾਈ ਬਾਲਾ ਜੀ ਕਹਿੰਦੇ ਇਸ ਤਰ੍ਹਾਂ ਕਬਲ ਵਾਲੇ ਮੁੱਖ ਤੋਂ ਬਚਣ ਭਾਈ ਮਰਦਾਨੇ ਨੂੰ ਕਹਿ ਕੇ, ਮੰਦ ਮੰਦ ਗਤ ਜਾਏ। ਨਾਨਕ ਸਾਹਿਬ ਜੀ ਹੌਲੀ ਹੌਲੀ ਕਹਿੰਦੇ ਚਾਲ ਨਾਲ ਜਾ ਰਹੇ, ਪਦਵੀ ਮੈਂ ਪਦ ਪੰਕਜ ਸੁੰਦਰ, ਕਹਿੰਦੇ ਪਦਵੀ ਨੂੰ ਧਰਤੀ ਦਾ ਹੁੰਦਾ, ਰਾਹ ਦਾ ਹੁੰਦਾ, ਰਸਤੇ ਵਿੱਚ ਜਿਹੜੇ ਆਪਣੇ ਸੋਹਣੇ ਚਰਨ ਕਮਲ ਹਨ, ਦਾਸ ਹਿਰਦੇ ਜੋ ਵਸਾਏ, ਦਾਸਾਂ ਦੇ ਹਿਰਦੇ ਵਿੱਚ ਵਸਦੇ ਹੈ ਨਾ ਚਰਨ ਕਮਲ ਸੋਹਣੇ, ਉਹ ਰਸਤੇ ਵਿੱਚ ਚੱਲ ਪਏ ਮਨਾਵਾ ਵਾਧੇ ਬਾਸੁਰ ਦਸ ਸਪਤਮ ਮਹਿ ਪਹੁੰਚੇ ਕਹਿੰਦੇ ਦਸ ਤੇ ਸੱਤ ਸਤਾਰਾਂ ਕੁ ਦਿਨਾਂ ਵਿੱਚ ਜਾ ਪਹੁੰਚੇ ਹਨ। ਨਗਰ ਏਮਨਾ ਵਾਧੂ ਏਮਨਾ ਬਾਰ ਸ਼ਹਿਰ ਵਸਦਾ ਹੈ ਸੀ। ਗਏ ਸਦਨ ਤੇ ਦੋਕ ਨਿਕੰਦਨ ਨੂੰ ਔਗੁਣਾਂ ਨੂੰ ਕੱਟਣ ਵਾਲੇ ਉਸ ਲਾਲੋ ਦੇ ਘਰ ਦੇ ਵਿੱਚ ਚਲੇ ਗਏ। ਸੇਵਕ ਦਾ ਅਹਿਲਾਦੂ ਆਪਣੇ ਸੇਵਕਾਂ ਨੂੰ ਕਹਿੰਦੇ ਆਨੰਦ ਦੇ ਦਾਤੇ ਹਨ, ਖੁਸ਼ੀਆਂ ਦੇ ਦਾਤੇ ਹਨ। ਹੇਰ ਮੁਖਾਰ ਬਿੰਦ ਭਾ ਠਾਂਡੋ ਭਾਈ ਲਾਲੋ ਜੀ ਗੁਰੂ ਮਹਾਰਾਜ ਦਾ ਮੁਖ ਦੇਖ ਕੇ ਉਸ ਵੇਲੇ ਖੜਾ ਹੋ ਗਿਆ। ਪਦ ਬੰਧਨ ਕਰ ਬੰਦੇ ਦੋਵੇਂ ਹੱਥ ਜੋੜ ਕੇ ਚਰਨਾਂ ਤੇ ਨਮਸਕਾਰ ਕੀਤੀ ਇਸਨੇ। ਦਰਸ ਬਿਲੋਕਤ ਸ਼ਾਂਤ ਭਈ ਮਨ ਮਹਾਰਾਜ ਦੇ ਦਰਸ਼ਨ ਕਰਕੇ ਇਹਦੇ ਮਨ ਵਿੱਚ ਸ਼ਾਂਤੀ ਹੋ ਗਈ ਹੈ। ਲਾਲੋ ਹਿਰਦੇ ਆਨੰਦੇ ਭਾਈ ਲਾਲੋ ਹਿਰਦੇ ਵਿੱਚ ਬਹੁਤ ਹੀ ਆਨੰਦ ਹੋਇਆ ਹੈ। ਚਿਤ ਕਰ ਤਾਰਨਿਤ ਹੋਇ ਤੋ ਕੋ ਚਿਤ ਕਰਤਾਰ ਨਿਤ ਹੋਇ ਤੋ ਕੋ ਮਹਾਰਾਜ ਕਹਿੰਦੇ ਵੀ ਤੈਨੂੰ ਹਮੇਸ਼ਾ ਜਿਹੜਾ ਕਰਤਾਰ ਚਿਤ ਵੀ ਯਾਦ ਆਉਂਦਾ ਰਹੇ। ਬੈਸ ਕਿਰਤ ਕੋ ਕਰੀਏ ਵੀ ਭਾਈ ਵੱਲੋਂ ਬੈਠ ਕੇ ਆਪਣਾ ਜਿਹੜੀ ਕਿਰਤ ਹੈ ਹੱਕ ਸੱਚ ਦੀ ਕਮਾਈ ਕਰੀਏ। ਪੂਜਤ ਲਾਲੋ ਆਏ ਕਿਤ ਤੇ ਮਹਾਰਾਜ ਤੋਂ ਪੁੱਛਣ ਲੱਗਿਆ ਭਾਈ ਲਾਲੋ ਮਹਾਰਾਜ ਕਿਸ ਤਰਸੋਂ ਤੁਸੀਂ ਆਏ। ਕਰੁਣਾ ਸਦਨ ਉਚਰੀਏ ਕਿਰਪਾ ਦੇ ਕਰ ਮੈਨੂੰ ਦੱਸਣਾ ਕਰੀਏ ਉਚਾਰੀਏ ਜੀ। ਬਿਸ ਅਪੂਰਬ ਰੂਪ ਅਨੂਪਮ ਕੇ ਮਹਾਰਾ ਆਪ ਜੀ ਦਾ ਜਿਹੜਾ ਲਵਾਸ ਹੈ ਅਪੂਰਵ ਜਿਹਾ ਅਚਰਜ ਜਿਹੀ ਹੈ ਭਾਵ ਜਿਵੇਂ ਛੇ ਭੇਖਾਂ ਦੇ ਛੇ ਪੰਥਾਂ ਵਾਲੇ ਜਿਹੜੇ ਜੋਗੀ ਜੇ ਹੈ ਉਹਨਾਂ ਦੇ ਕੰਨ ਪਾੜੇ ਹੁੰਦੇ ਮੁਦਰਾਂ ਜੀਆਂ ਪਾਈਆਂ ਹੁੰਦੀਆਂ ਝੋੜੀ ਜੀ ਲਈ ਹੈ ਬੀਨਦੀ ਫੜੀ ਹੁੰਦੀ ਹੈ ਸਿੰਘੀ ਜੀ ਲਈ ਹੁੰਦੀ ਹੈ ਉਹ ਨਹੀਂ ਹੈ ਤੁਹਾਡਾ ਭੇਖ। ਇਸ ਤਰ੍ਹਾਂ ਜਿਵੇਂ ਬ੍ਰਾਹਮਣ ਹੁੰਦਾ ਇਹ ਵੀ ਇੱਕ ਭੇਕ ਹੈ ਮੱਥੇ 'ਤੇ ਤਿਲਕ ਜਿਹਾ ਲਾਇਆ ਹੁੰਦਾ ਤੇੜ ਧੋਤੀ ਬੰਨ੍ਹੀ ਹੁੰਦੀ ਹੈ ਗਲ ਵਿੱਚ ਲਾਲ ਰੰਗ ਦਾ ਪਰਨਾ ਜਿਹਾ ਪਾਇਆ ਹੁੰਦਾ ਹੈ ਇਸ ਤਰ੍ਹਾਂ ਵੀ ਉਹ ਤੁਹਾਡਾ ਲਿਬਾਸ ਨਹੀਂ ਹੈ। ਵੀ ਜਿਵੇਂ ਆ ਜਿਹੜੇ ਜੈਨੀ ਹੁੰਦੇ ਹੈ ਉਹ ਵੀ ਤੁਸੀਂ ਹੈਗੀ ਸਰੇਵੜੇ ਜਿਵੇਂ ਆ ਹੁੰਦੇ ਹੈ ਅੰਮ੍ਰਿਤ ਮੂਲ ਜੇ ਖੰਡ ਮੈਲ ਨਾਲ ਦੰਦ ਭਰੇ ਹੁੰਦੇ ਨਹਾਉਂਦੇ ਕਿਤੇ ਨਹੀਂ ਵੀ ਉਹੀ ਸਰੇਵੜੇ ਵੀ ਨਹੀਂ ਤੁਸੀਂ ਵੀ ਆਹ ਛੇ ਪੰਥਾਂ ਦੇ ਜਿਹੜੇ ਲੋਕ ਉਹਨਾਂ ਦੇ ਆਪੋ ਆਪਣੇ ਲਿਬਾਸ ਹੈ ਉਹਨਾਂ ਦੇ ਭੇਖ ਹੈ ਬਕਰੇ ਅਤੇ ਆਪਦਾ ਜਿਹੜਾ ਲਿਬਾਸ ਹੈ ਆਪਦਾ ਭੇਖ ਹੈ ਅਪੂਰਵ ਜਿਹਾ ਚੱਲ ਜਾਏਗੀ ਉਹਨਾਂ ਛਿਆਂ ਵਿੱਚੋਂ ਆਹ ਬੱਕਰੇ ਅਨੂਪ ਰੂਪ ਵਾਲੇ ਮਧੁਰ ਮੁਖਰ ਗਤ ਦੈਨਾ ਆਪਦੇ ਜਿਹੜੇ ਮੁਖ ਦੇ ਬਚਨ ਬੜੇ ਮਿੱਠੇ ਹਨ ਤੇ ਮੁਕਤੀ ਦੇਣ ਵਾਲੇ ਹਨ। ਚੀਤ ਨਿਰੰਤਰ ਪ੍ਰੀਤ ਵਧੀ ਮੁਜ ਮੈਨੂੰ ਮਹਾਰਾ ਆਪਦੇ ਦਰਸ਼ਨ ਕਰਕੇ ਚਿੱਤ ਵਿੱਚ ਬੜੀ ਇੱਕ ਰਸ ਪ੍ਰੀਤੀ ਵਧ ਗਈ ਹੈ। ਹੇਰਤ ਹੋਵਤ ਚੈਨਾ ਮੈਨੂੰ ਦੇਖ ਦੇਖ ਕੇ ਮੇਰੇ ਮਨ ਵਿੱਚ ਮਹਾਰਾ ਚੈਨ ਆ ਰਹੀ ਸ਼ਾਂਤੀ ਆ ਰਹੀ ਹੈ ਟਿਕਾ ਹੋ ਰਿਹਾ ਹੈ। ਕਹ ਨਾਨਕ ਪਰਦੇਸੀ ਹਮ ਹੈ ਮਹਾਰਾ ਕਹਿੰਦੇ ਭਾਈ ਲਾਲੋ ਅਸੀਂ ਤਾਂ ਪਰਦੇਸ ਵਿੱਚ ਰਹਿਣ ਵਾਲੇ ਹਾਂ। ਨਿਕੇਤਨ ਨੇੜੇ ਇੱਥੇ ਆ ਤੇਰੇ ਸ਼ਹਿਰ ਦੇ ਨੇੜੇ ਤੇੜੇ ਸਾਡੇ ਘਰ ਨਹੀਂ ਆ ਦੂਰ ਆ ਕਿਤੇ ਪੰਜਾਬ ਵਿੱਚ। ਲਖੋ ਬੇਸ ਦਰਵੇਸ਼ ਹਮਾਰੋ ਬਾਕੀ ਸਾਡਾ ਜਿਹੜਾ ਲਿਬਾਸ ਹੈ ਕਹਿੰਦੇ ਦਰਵੇਸ਼ਾਂ ਵਾਲਾ ਜਾਣ ਲਾ ਤੂੰ। ਦੇਸ਼ ਵਿਦੇਸ਼ਨ ਹੇਰੈ ਇਸ ਤਰ੍ਹਾਂ ਵੀ ਅਸੀਂ ਦੇਸਾਂ ਪ੍ਰਦੇਸਾਂ ਨੂੰ ਜਿੱਥੇ ਜੀ ਕਰਦਾ ਵੇਖਦੇ ਹਾਂ ਜਾ ਕੇ। ਛਪੈ ਦਰਸ਼ਨ ਪਰਸਤ ਮਿਟਤ ਕਲੁਖ ਭਾਈ ਲਾਲੋ ਬੋਲਿਆ ਕਹਿੰਦਾ ਮਹਾਰਾਜ ਤੁਹਾਡੇ ਦਰਸ਼ਨ ਕਰਕੇ ਚਰਨ ਛੋਹ ਕੇ ਭਾਵ ਮਿਟਦੇ ਸ਼ੁਭ ਬਦਨ ਬਿਰਾਜਾ ਹੈ ਜਿਹੜਾ ਮੁੱਖ ਹੈ ਬੜਾ ਚੰਗਾ ਮਹਾਰਾ ਸਜਦਾ ਚਿਹਰਾ ਬੜਾ ਮਹਾਰਾ ਲਾਲੀ ਸਹਿਤ ਹੈ। ਜਨਮ ਮਰਨ ਭਾਵ ਮਦ ਜਿਹੜਾ ਜਨਮ ਤੇ ਮਰਨ ਹੈ ਸੰਸਾਰ ਦੇ ਵਿੱਚ ਨਸ਼ਟ ਕਰ ਤੁਮ ਤਨ ਛਾਜਾ ਹੈ ਨਾਸ ਕਰਨ ਵਾਲਾ ਤੁਹਾਡਾ ਸਰੀਰ ਮਹਾਰਾ ਸਜ ਬਜ ਰਿਹਾ ਹੈ। ਹਮ ਸਮ ਨਰ ਅਗ ਕਰਤ ਸਾਡੇ ਵਰਗੇ ਜਿਹੜੇ ਜੀਵ ਹੈ ਮਹਾਰਾ ਪਾਪ ਕਰਨ ਸਾਡੇ ਤਨਹਿ ਆਪ ਵਰਗਾ ਉਦਾਰ ਹੈ, ਸਾਡੇ ਵਰਗਿਆਂ ਪਾਪੀਆਂ ਲੋਕਾਂ ਨੂੰ ਤੁਸੀਂ ਮਾਰਾ ਮੁਕਤੀ ਦੇਣ ਵਿੱਚ ਬੜੇ ਸਖੀ ਦਾਤੇ ਹੋ। ਉਪਜਤ ਸੁਖ ਔਰ ਮਦ, ਮੇਰੇ ਹਿਰਦੇ ਵਿੱਚ ਬੜਾ ਸੁਖ ਪੈਦਾ ਹੁੰਦਾ ਹੈ। ਸੁਣ ਤੁਹਾਉ ਬਚਨ ਤਿਹਾਰ ਹੈ, ਮੇਰੇ ਮੁਖ ਦੇ ਬਚਨ ਸੁਣ ਸੁਣ ਕੇ ਸੁਖ ਕੰਦ ਮੁਕੰਦ ਸੁਸੰਤ ਹੋ। ਇਹ ਸੁਖਾਂ ਦੇ ਮੰਦਰ ਮੁਕਤੀ ਦਾਤੇ ਤੁਸੀਂ ਸੰਤ ਹੋ। ਨਾਮ ਉਚਾਰਨ ਨਿਜ ਕਰ, ਫਿਰ ਵੀ ਸੰਤੋ ਆਪਣਾ ਨਾਮ ਤਾਂ ਜਿਹੜਾ ਤੁਹਾਡਾ ਨਾ ਉਹ ਜ਼ਰੂਰ ਉਚਾਰਨ ਕਰੀਏ, ਮੈਨੂੰ ਦੱਸਣਾ ਕਰੀਏ। ਤੁਮ ਚਰਨ ਸ਼ਰਨ ਮਨ ਪਰਨ, ਤੁਹਾਡਾ ਮਹਾਰਾਜ ਚਰਨਾਂ ਦੀ ਸ਼ਰਨ ਮੇਰਾ ਜਿਹੜਾ ਮਨ ਪੈ ਗਿਆ ਹੈ। ਮਮ ਕਰੁਣਾ ਕਰ ਕਰੁਣਾ, ਚਰਨ ਪਰਨ ਮਮ ਇੱਥੇ ਵਿਸਰਾਮ ਲਾ। ਕਰੁਣਾ ਕਰ ਕਰੁਣਾ ਟਰੋ, ਕਰੁਣਾ ਕਰ ਹੇ ਕਿਰਪਾ ਦੀ ਕਰਕੇ ਖਾਣ, ਆਪ ਕਿਰਪਾ ਕਰਕੇ ਮੇਰੇ ਤੇ ਟਲੋ, ਮੇਰੇ ਤੇ ਪ੍ਰਸੰਨ ਹੋਵੋ ਜੀ। ਦੋਹਰਾ ਬੋਲੇ ਸ੍ਰੀ ਮੁਖ ਸੋ ਬਚਨ, ਗੁਰੂ ਮਹਾਰਾਜ ਭਾਈ ਲਾਲੋ ਤੋਂ ਸੁਣ ਕੇ ਮੁਖੋ ਸਵਾਏ ਮਾਨ ਬਚਨ ਬੋਲੇ ਹੈ। ਜਾਨ ਜਾ ਹੋ ਗਏ ਆਪ, ਵੀ ਸਾਨੂੰ ਆਪਣਾ ਨਾਮ ਦੱਸਣ ਦੀ ਲੋੜ ਨੀ, ਤੂੰ ਆਪ ਹੀ ਜਾਣ ਜਾਵੇਗਾ, ਆਪੇ ਹੀ ਤੈਨੂੰ ਪਤਾ ਲੱਗ ਜਾਊਗਾ ਵੀ ਕੀ ਨਾਂ ਹੈ। ਆਪ ਬੈਸੋ ਕ੍ਰਿਤ ਕੋ ਕਰੋ, ਚੰਗਾ ਵੀ ਲਾ ਲੋ ਸਾਡਾ ਬਚਨ ਮਨ, ਤੂੰ ਇਸ ਪਾਸੇ ਨਾ ਪ੍ਰਵਿਰਤ ਹੋ, ਬੈਠ ਤੇ ਆਪਣਾ ਕੰਮ ਕਰ। ਹਰ ਹਰ ਜਪੀਏ ਜਾਪ, ਨਾਲੇ ਕੰਮ ਕਰੀਏ ਨਾਲੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪ ਲਈਏ, ਨਾਲ ਹੱਥ ਪਾਓ ਕਰ ਕਾਮ ਖਮਚੀਤ ਨਿਰੰਜਨ ਨਾਲ। ਦਵਈਆ ਛੰਦ ਪ੍ਰਗਟਿਓ ਤਪਾ ਏਕ ਸ੍ਰੀ ਨਾਨਕ। ਸਵੇਰੇ ਭਾਈ ਲਾਲੋ ਕਹਿਣ ਲੱਗਿਆ, ਮਹਾਰਾਜ ਸੁਣਿਆ ਇੱਕ ਨਨਕਾਣਾ ਸਾਹਿਬ ਦੇ ਵਿੱਚ ਪਰਾਏ ਪੋਈ ਤਲਵੰਡੀ ਵਿੱਚ ਗੁਰੂ ਨਾਨਕ ਨਾਮ ਦਾ ਤਪਾ ਪ੍ਰਗਟ ਹੋਇਆ। ਭਾਸਤ ਹੋ ਤੁਮ ਸੋ, ਮੈਨੂੰ ਤਾਂ ਮਾਰਾ ਉਹੀ ਤੁਸੀਂ ਭਾਸਤ ਕੀ ਹੈ ਪ੍ਰਤੀਤ ਹੁੰਦੇ ਹੋ ਵੀ ਗੁਰੂ ਨਾਨਕ ਤਪਾ ਹੀ ਆ ਗਿਆ ਹੈ। ਨਹ ਸਮਾਨ ਰਾਵਰ ਕੋ ਦਿਸ ਹੈ, ਆਪ ਜੀ ਵਰਗੇ ਮੈਨੂੰ ਤਾਂ ਕੋਈ ਹੋਰ ਆਪਦੇ ਵਰਗਾ ਤਾਂ ਹੋਰ ਕੋਈ ਦਿਸਦੇ ਹੀ ਨਹੀਂ। ਖੋਜੋ ਦਸ ਦਿਸ਼ ਜੋ, ਜੇ ਮਾਰਾ ਦਸੋ ਦਿਸਾ ਵਿੱਚ ਵੀ ਲੱਭੀਏ ਤੁਹਾਡੇ ਵਰਗਾ ਨੀ ਕੋਈ ਦਿਸਦਾ ਮੈਨੂੰ। ਤਦਬ ਭੀ ਤੁਮਰੇ ਬਿਨ ਭਾਖੇ, ਵੀ ਮਾਰਾ ਤੁਹਾਡੇ ਕਹੇ ਤੋਂ ਬਗੈਰ ਨਹ ਆਵਤ ਪਰ ਤੀਤੂ, ਮੇਰੇ ਮਨ ਵਿੱਚ ਯਕੀਨ ਨਹੀਂ ਆਉਂਦਾ ਵੀ ਕੀ ਗੁਰੂ ਨਾਨਕ ਤਪੇ ਹੋਣ ਦਰਸ਼ਨ ਕੇ ਯਕੀਨ ਬਜਦਾ ਵੀ ਸ਼ਾਇਦ ਤੁਸੀਂ ਉਹ ਗੁਰੂ ਨਾਨਕ ਤਪੀ ਹੋਵੋਗੇ। ਕਹਿ ਮਰਦਾਨਾ ਜਾਨਾ ਹਸੋ, ਹਾਂ ਮਹਾਰਾਜ ਤਾਂ ਕੁਛ ਨੀ ਬੋਲੇ, ਮਰਦਾਨਾ ਕਹਿਣ ਲੱਗਿਆ ਵੀ ਹਾਂ ਜਾਣ ਲਾ ਗੁਰੂ ਨਾਨਕ ਸਾਹਿਬ ਹੀ ਆ ਉਹ। ਰਾਖੋ ਸ਼ਰਦ ਸ਼ਰਧਾ ਚੀਤੂ, ਇਹ ਆਪਣੇ ਚਿੱਤ ਵਿੱਚ ਜਿਹੜੀ ਸ਼ਰਧਾ ਹੈ ਬਣਾ ਕੇ ਰੱਖ, ਧਾਰ ਕੇ ਰੱਖ, ਇਹ ਗੁਰੂ ਨਾਨਕ ਸਾਹਿਬ ਹੀ ਹੈ। ਸ਼ੰਕਰ ਛੰਦ ਸੁਣ ਕਰ ਕਹਿਤ ਭਇਓ ਬਚ ਲਾਲੋ, ਮਰਦਾਨੇ ਤੋਂ ਸੁਣ ਕੇ ਲਾਲੋ ਫਿਰ ਸੁਣ ਕੇ ਕਹਿਣ ਲੱਗਿਆ। ਕੌਣ ਵਰਨ ਤਵ ਨਾਮ, ਗੁਰੂ ਨਾਨਕ ਸਾਹਿਬ ਦਾ ਨਾਮ ਦੱਸਣ ਵਾਲੇ, ਤੇਰਾ ਨਾਮ ਆਪਣਾ ਕੀ ਹੈ, ਤੇਰਾ ਵਰਨ ਕੀ ਹੈ, ਤੇਰੀ ਜਾਤ ਕੀ ਹੈ। ਸਰਬ ਬਿਰਤਾਂਤ ਜਨਾਵ ਆਪਣਾ, ਬਈ ਆ ਦੱਸਣ ਵਾਲੇ ਨਾ ਆਪਣਾ ਸਾਰਾ ਪ੍ਰਸੰਗ ਦੱਸਦੇ, ਆਪਣੀ ਜਾਤ ਪਾਤ ਆਪਣਾ ਨਾਂ ਦੱਸਦੇ। ਕਿਹ ਅਸਥਾਨ ਧਾਮ, ਇਹਨਾਂ ਦੇ ਨਾਲ ਰਹਿਣ ਵਾਲੇ ਤੇਰਾ ਕਿਸ ਸਥਾਨ ਤੇ ਨਿਵਾਸ, ਕਿੱਥੇ ਤੇਰੇ ਘਰ, ਕਿੱਥੇ ਤੂੰ ਰਹਿਣਾ ਹੈ। ਮਰਦਾਨਾ ਲਖ ਨਾਮ ਹਮਾਰਾ, ਸਵੇਰੇ ਬੋਲਿਆ ਲਾਲੋ ਮੇਰਾ ਨਾਮ ਤਾਂ ਮਰਦਾਨਾ ਜਾਣ ਲੈ, ਵਿਚਰਤ ਇਨਕੇ ਸਾਥ, ਜਿਹੜੇ ਗੁਰੂ ਨਾਨਕ ਸਾਹਿਬ ਇਹਨਾਂ ਨਾਲ ਮੈਂ ਫਿਰਦਾ ਤੁਰਦਾ। ਬੇਦੀ ਕੁਲ ਕੋ ਚੀਨ ਮਿਰਾਸੀ, ਜਿਹੜੇ ਬੇਦੀਆਂ ਦੇ ਕੁਲ ਦੇ ਗੁਰੂ ਨਾਨਕ ਸਾਹਿਬ ਹੈ ਉਹਨਾਂ ਦੇ ਬੇਦੀਆਂ ਦੀ ਵਸਤਾ, ਮੈਨੂੰ ਤਾਂ ਮਰਾਸੀ ਜਾਣ ਲਾ। ਨਾਨਕ ਜੀ ਮਾਮ ਨਾਥ, ਜਿਹੜੇ ਗੁਰੂ ਨਾਨਕ ਸਾਹਿਬ ਜੀ ਬੈਠੇ ਮੇਰੇ ਮਾਲਕ ਹਨ, ਮੇਰੇ ਮਰਾਸੀ ਮਰਦਾਨੇ ਦੇ। ਦਵਈਆ ਛੰਦ ਬੰਦ ਉਬੈ ਕਰ ਬੰਧਨ ਕੀਨੀ, ਸਵੇਰੇ ਮਰਦਾਨੇ ਤੋਂ ਸੁਣ ਕੇ ਦੋਵੇਂ ਹੱਥ ਜੋੜ ਕੇ ਭਾਈ ਲਾਲੋ ਜੀ ਨੇ ਸ਼ਰਧਾ ਨਾਲ ਮਾਰਾ ਨੂੰ ਮੱਥਾ ਟੇਕਿਆ। ਸੁਣ ਕਰ ਲਾਲੋ ਤਬ ਹੀ, ਭਾਈ ਲਾਲੋ ਜੀ ਇਹ ਸਭ ਕੁਛ ਸੁਣ ਕੇ ਸੀਸ ਧਰਿਓ ਪਾਦ ਪੰਕਜ ਉਪਰ, ਮਹਾਰਾਜ ਦੇ ਚਰਨਾ ਕਮਲਾ ਉਪਰ ਇਸਨੇ ਸੀਸ ਰੱਖ ਦਿੱਤਾ ਹੈ। ਪ੍ਰਾਪਤ ਨਿਸਚਾ ਜਬ ਹੀ ਮਰਦਾਨੇ ਤੋਂ ਸੁਣ ਕੇ ਪੂਰਾ ਭਰੋਸਾ ਜਾ ਆ ਗਿਆ ਵੀ ਇਹ ਗੁਰੂ ਨਾਨਕ ਤਪ ਹੀ ਆ ਗਏ। ਸਾਦਰ ਸੋ ਤਬ ਮੰਚ ਡਸਾਵਾ ਮੱਥਾ ਟੇਕ ਕੇ ਸਤਿਕਾਰ ਨਾਲ ਫਿਰ ਭਾਈ ਲਾਲੋ ਜੀ ਨੇ ਸੋਹਣਾ ਪਣ ਗਡਾਇਆ ਹੈ। ਬੈਸ ਗਏ ਤੇਹ ਕਾਲਾ ਬੇਨਤੀ ਕੀਤੀ ਹੈ, ਬੇਨਤੀ ਮੰਨਣ ਮੰਨ ਕੇ ਮਹਾਰਾਜ ਪਣਗ ਤੇ ਬੈਠ ਗਏ ਹਨ। ਸੁਖ ਸਾਗਰ ਪੂਰਨ ਜਗਦੀਸ਼ਾ ਸੁਖਾਂ ਦੇ ਸਮੁੰਦਰ ਰੂਪ ਹੈ, ਜਗ ਦੇ ਈਸ਼ਰ ਰੂਪ ਹੈ। ਦਾਸ ਕਰਨ ਨਿਹਾਲਾ ਆਪਣੇ ਦਾਸ ਨੂੰ ਨਿਹਾਲ ਕਰਨ ਵਾਸਤੇ ਪਣ ਕੇ ਸਜ ਗਏ। ਆਏ ਸਪਾਏ ਅਸਨ ਕਰ ਬੇਹਿਤ ਗੁਰੂ ਮਹਾਰਾਜ ਦੀ ਆਗਿਆ ਪਾ ਕੇ ਭੋਜਨ ਤਿਆਰ ਕਰਨ ਲਈ ਗਵਨਿਓ ਲਾਲੋ ਤਬ ਹੀ ਜਿਹੜਾ ਭਾਈ ਲਾਲੋ ਆਪਣੇ ਘਰ ਵੱਲ ਨੂੰ ਚਲਾ ਗਿਆ, ਪਤਨੀ ਨੂੰ ਕਹਿਣ ਗਿਆ ਪੂਜਤ ਭਾ ਮਰਦਾਨਾ ਬਹਰੋ। ਜਦੋਂ ਇਹ ਲਾਲੋ ਭੋਜਨ ਤਿਆਰ ਕਰਨ ਲਈ ਘਰ ਵੱਲ ਨੂੰ ਚਲਿਆ ਗਿਆ, ਬਾਅਦ ਵਿੱਚ ਮਰਦਾਨਾ ਪੁੱਛਣ ਲੱਗ ਪਿਆ ਹਮ ਸੋ ਕਹੀਏ ਸਭ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਮੈਨੂੰ ਸਾਰਾ ਕੁਛ ਇਸ ਸੰਬੰਧ ਵਿੱਚ ਕਹਿ ਦਈਏ ਦੱਸ ਦਈਏ। ਕੌਣ ਹੈ ਇਹ ਮਾਨਵ ਸਵਾਮੀ ਇਹ ਮੇਰੇ ਸਵਾਮੀ ਇਹ ਜਿਹੜਾ ਮਨੁੱਖ ਹੈ ਮਹਾਰਾਜ ਇਹ ਕੌਣ ਹੈ ਭਲਾ ਜਿਹ ਪਾਰ ਕਰੁਣਾ ਕੀਨੀ ਮੇਰੇ ਉੱਪਰ ਆ ਕੇ ਆਪ ਜੀ ਨੇ ਬੜੀ ਕਿਰਪਾ ਕੀਤੀ ਹੈ। ਭਾਗ ਵੱਡੇ ਇਹ ਦੀਸਤ ਮੋ ਕਹੋ ਮਾਰਾ ਮੱਥੇ ਤੋਂ ਬਹੁਤ ਵੱਡੇ ਭਾਗਾਂ ਵਾਲਾ ਮਨੁੱਖ ਦਿਸਦਾ ਹੈ। ਬੁੱਧ ਭਗਤ ਮਹਿ ਭੀਨੀ ਤੇਰੀ ਜਿਹੜੀ ਬੁੱਧੀ ਮਾਰਾ ਭਗਤੀ ਵਿੱਚ ਪੂਰੀ ਪੂਰੀ ਲੀਨ ਹੋਈ ਹੈ, ਭਗਤੀ ਵਿੱਚ ਹੀ ਜੁੜਿਆ ਲੱਗਦਾ ਹੈ। ਸੁਨਕਾਰ ਬਚਨ ਉਚਾਰੇ ਸ੍ਰੀ ਮੁਖ ਮਰਦਾਨੇ ਤੋਂ ਸੁਣ ਕੇ ਗੁਰੂ ਮਹਾਰਾਜ ਨੇ ਸਵਾਏ ਮਨ ਮੁਖ ਤੋਂ ਬਚਨ ਕਹੇ ਚੀਨਾ ਸੰਤ ਸਰੂਪ ਵੀ ਭਾਈ ਮਰਦਾਨੇ ਜਿਹੜਾ ਭਾਈ ਲਾਲੋ ਨੂੰ ਤੂੰ ਸਾਧੂ ਦਾ ਸਰੂਪ ਹੀ ਸੰਤ ਜਾਣ ਲੈ। ਭਗਤ ਕਰਤ ਬੀਤੇ ਕੁਛ ਜਨਮ ਕਹਿੰਦੇ ਕੁਝ ਜਨਮ ਜਿਹੜੇ ਭਗਤੀ ਕਰਦਿਆਂ ਇਹਨੂੰ ਲੰਘੇ ਹਨ ਬੀਤੇ ਹਨ। ਆਪ ਵੀ ਸਫਲ ਅਨੂਪਾ ਹੁਣ ਕਹਿੰਦੇ ਦੀ ਭਗਤੀ ਕੀਤੀ ਜਿਹੜੀ ਅਨੂਪ ਸਫਲੀ ਹੋ ਗਈ। ਨੌ ਬਿਦ ਭਗਤ ਹੈ ਮਰਦਾਨਾ ਕਹਿੰਦੇ ਮਰਦਾਨਿਆ ਨੌ ਤਰ੍ਹਾਂ ਦੀ ਭਗਤੀ ਹੈ ਸੰਸਾਰ ਦੇ ਵਿੱਚ ਜਾ ਮਹਿ ਏਕੋ ਹੋਈ ਇਸ ਮਨੁੱਖ ਦੇ ਅੰਦਰ ਇੱਕ ਭਗਤੀ ਵੀ ਆ ਵਾਸੇ ਇੱਕ ਤਰ੍ਹਾਂ ਵੀ ਭਗਤੀ ਕਰਦਾ ਹੋਵੇ ਭਵ ਸਾਗਰ ਤਰ ਗਤ ਕੋ ਪਾਵੇ ਇੱਕ ਤਰ੍ਹਾਂ ਦੀ ਭਗਤੀ ਕਰਨ ਵਾਲਾ ਵੀ ਕਹਿੰਦੇ ਸੰਸਾਰ ਨੂੰ ਤਰ ਕੇ ਪਰਮ ਗਤੀ ਪਾ ਲੈਂਦਾ ਨਹ ਲੱਖ ਸੰਸਾ ਕੋਈ ਆਏ ਇਸ ਗੱਲ ਦੇ ਵਿੱਚ ਕੋਈ ਮਨ ਵਿੱਚ ਸ਼ੰਕਾ ਨਾ ਕੋਈ ਤੂੰ ਰੱਖ ਮਰਦਾਨਾ ਬੂਜਤ ਭਾ ਤਬ ਹੀ ਸੁਣ ਕੇ ਮਰਦਾਨਾ ਤਦਈ ਫਿਰ ਪੁੱਛਣ ਲੱਗ ਪਿਆ ਸਭ ਬਿਦ ਭਗਤ ਕਹੀ ਜੈ ਭਗਤ ਨੌ ਤਰ੍ਹਾਂ ਦੀ ਤੁਸੀਂ ਭਗਤੀ ਕਹੀਏ ਸਭ ਤਰ੍ਹਾਂ ਦੀ ਜਿਹੜੀ ਭਗਤੀ ਹੈ ਮੈਨੂੰ ਵੀ ਦੱਸ ਦਈਏ ਜਿਹ ਕੇ ਕਾਰਨ ਪਰਮ ਗਤ ਪਾਵੇ ਇਸ ਨੌ ਤਰ੍ਹਾਂ ਦੀ ਭਗਤੀ ਕਰਦਿਆਂ ਮਨੁੱਖ ਜਿਹੜੀ ਉੱਚੀ ਅਵਸਥਾ ਕੇਵਲ ਮੁਕਤੀ ਪਾਉਂਦਾ ਹੈ ਭਵ ਜਲ ਭਰੇ ਤਰੀ ਜੈ ਚੰਗੀ ਤਰ੍ਹਾਂ ਸੰਸਾਰ ਤੋਂ ਤਰ ਜਾਈਦਾ ਪਾਰ ਲੰਘ ਜਾਈਦਾ ਭਗਤੀ ਕਰਕੇ ਸ੍ਰੀ ਮੁਖ ਭੰਤ ਭਏ ਤੇਹ ਕਾਲਾ ਮਰਦਾਨੇ ਤੋਂ ਸੁਣ ਕੇ ਗੁਰੂ ਮਹਾਰਾਜ ਉਸ ਵੇਲੇ ਮੁਖੋਂ ਕਹਿਣ ਲੱਗੇ ਸੁਣੀਏ ਭਗਤ ਪ੍ਰਕਾਰ ਚੰਗਾ ਵੀ ਮਰਦਾਨੇ ਜਿਹੜਾ ਨੌ ਪ੍ਰਕਾਰ ਦੀ ਭਗਤੀ ਹੈ ਉਹਦਾ ਢੰਗ ਵਾਂਗ ਸਾਰਾ ਤੂੰ ਵੱਖਰੋ ਵੱਖਰਾ ਸੁਣ ਲੈ ਪ੍ਰਿਥਕ ਪ੍ਰਿਥਕ ਹਉ ਭਾਖੋ ਸਭ ਹੀ ਇਹ ਮਰਦਾਨੇ ਤੈਨੂੰ ਵੱਖਰੀ ਵੱਖਰੀ ਜਿਹੜੀ ਭਗਤੀ ਹੈ ਨੌ ਤਰ੍ਹਾਂ ਦੀ ਉਹ ਕਹਿਣਾ ਦੱਸਦਾ ਜੇ ਹੈ ਭਗਤ ਆਚਾਰਾ ਜਿਹੜੇ ਨੌ ਤਰ੍ਹਾਂ ਦੀ ਭਗਤੀ ਦੇ ਵੱਖਰੋ ਵੱਖਰੇ ਆਚਾਰ ਨੇ ਕਰਤੱਵ ਹਨ ਕਰਮ ਹਨ ਸਤ ਸੰਗਤ ਸਰੂਸਕਾ ਕਰਨੀ ਵੀ ਮਰਦਾਨੇ ਹੈ ਪਹਿਲੀ ਭਗਤੀ ਹੈ ਵੀ ਜਿੱਥੇ ਧਰਮ ਦੀ ਜਗ੍ਹਾ ਹੋਵੇ ਉੱਥੇ ਜਾ ਕੇ ਸਤਸੰਗਤ ਦੀ ਸੇਵਾ ਕਰਨੀ ਮਿਲ ਤੇਹ ਕਾਲ ਬਿਤਾਵੇ ਸਤਸੰਗਤ ਵਿੱਚ ਮਿਲ ਕੇ ਹੀ ਆਪਣਾ ਜ਼ਿੰਦਗੀ ਦਾ ਸਮਾਂ ਬਿਤਾਉਣਾ ਭਾਵ ਜਿਹੜਾ ਸਤਸੰਗਤ ਵਿੱਚ ਰਹਿਣਾ ਅਤੇ ਸਤਸੰਗਤ ਦੀ ਸੇਵਾ ਕਰਨੀ ਹੈ ਇਹ ਪਹਿਲੇ ਤਰ੍ਹਾਂ ਦੀ ਭਗਤੀ ਹੈ। ਹਰ ਗੁਰ ਕੋ ਇਤਿਹਾਸ ਸੁਣੀਜੈ, ਸੰਗਤ ਵਿੱਚ ਬਹਿ ਕੇ ਪਰਮੇਸ਼ਰ ਦਾ ਗੁਰੂ ਦਾ ਕਹਿੰਦੇ ਇਤਿਹਾਸ ਸੁਣਨਾ, ਉੱਥੇ ਸੰਗਤ ਵਿੱਚ ਰਹਿ ਕੇ ਕਥਾ ਸੁਣਨੀ, ਮਨ ਇਕਾਗਰ ਲਾਵੇ, ਮਨ ਨੂੰ ਐਨ ਇਕਾਗਰ ਕਰਕੇ ਕਥਾ ਵਿੱਚ ਲਾਉਣਾ, ਜਾਣੀ ਇਕਾਗਰ ਹੋ ਕੇ ਕਥਾ ਸੁਣਨੀ, ਇਹ ਦੂਜੀ ਭਗਤੀ ਹੈ ਮਰਦਾਨੇ। ਪਦ ਅਰਬਿੰਦ ਮਲਿੰਦ ਕਰੈ ਮਨ, ਇਸੇ ਤਰ੍ਹਾਂ ਜਿਹੜਾ ਮਨ ਹੈ ਗੁਰੂ ਦੇ ਚਰਨਾਂ ਕਮਲਾਂ ਦਾ ਭੋਰਾ ਬਣਾ ਦੇਣਾ। ਗੁਰਮੂਰਤ ਔਰ ਧਿਆਨਾ, ਗੁਰੂ ਕਾ ਸਰੂਪ ਦਾ ਹਿਰਦੇ ਵਿੱਚ ਧਿਆਨ ਕਰਦੇ ਰਹਿਣਾ ਸਤਸੰਗਤ ਵਿੱਚ ਰਹਿ ਕੇ, ਇਹ ਤੀਜੀ ਤਰ੍ਹਾਂ ਦੀ ਭਗਤੀ ਹੈ। ਪ੍ਰੇਮ ਸਹਿਤ ਗੁਣ ਗਾਵੈ ਮੁਖ ਸੋ, ਫਿਰ ਕਹਿੰਦੇ ਸਤਸੰਗਤ ਵਿੱਚ ਰਹਿੰਦੇ ਹਾਂ ਪ੍ਰੇਮ ਦੇ ਸਮੇਤ ਮੁਖ ਦੇ ਨਾਲ ਵਾਹਿਗੁਰੂ ਦੇ ਗੁਣ ਗਾਉਣੇ, ਕੁਲ ਕਾਬਲ ਤਨ ਆਨ, ਗੁਣ ਗਾਉਂਦਿਆਂ ਗਾਉਣਿਆਂ ਸਰੀਰ ਤੇ ਕਾਬਲੀ ਆ ਜਾ ਲੂ ਕੰਡੇ ਹੋ ਜਾ ਖੜੇ ਹੋਣ, ਇਹ ਹੈ ਚੌਥੀ ਭਗਤੀ। ਦਮ ਸਮ ਭਾ ਬਿਰਕਤ ਕਰਮਨ ਤੇ, ਫਿਰ ਉਸੇ ਸਤਸੰਗਤ ਵਿੱਚ ਰਹਿੰਦੇ ਆ ਇੰਦਰੀਆਂ ਤੇ ਕੰਟਰੋਲ ਰੱਖਣਾ, ਮਾੜੇ ਪਾਸੇ ਵੇਖਣਾ ਨਹੀਂ, ਮਾੜਾ ਸੁਣਨਾ ਨਹੀਂ ਹੈ, ਮਾੜੇ ਪਾਸੇ ਮਨ ਨੂੰ ਨਹੀਂ ਜਾਣ ਦੇਣਾ, ਮਨ ਤੇ ਕੰਟਰੋਲ ਰੱਖਣਾ ਹੈ, ਹੋਰ ਜਿਹੜੇ ਸਕਾਮ ਕਰਮ ਹੈ ਉਹਨਾਂ ਤੋਂ ਬਿਰਕਤ ਰਹਿਣਾ, ਕੋਈ ਇਸ਼ਾਰਾ ਕੇ ਕਰਮ ਨਹੀਂ ਕਰਨਾ ਹੈ। ਸੁਰਗਾਦਿਕ ਤਜ ਚਾਹ, ਮੈਂ ਇੱਥੇ ਸਤਸੰਗਤ ਵਿੱਚ ਰਹਿਣਾ, ਸੇਵਾ ਕਰਦਾ, ਗੁਣ ਗਾਉਂਦਾ ਹਾਂ, ਇਸ ਤਰ੍ਹਾਂ ਵੀ ਮੈਨੂੰ ਸੁਰਗ ਦੇ ਵਿੱਚ ਸੁੱਖ ਮਿਲੇ, ਮੈਂ ਸੁਰਗਾਂ ਵਿੱਚ ਹਾਂ, ਇਹ ਤਾਰਕ ਜਿਹੜੀ ਚਾਹਨਾ ਛੱਡ ਕੇ ਜਿਹੜਾ ਸਕਾਮ ਕਰਮਾਂ ਤੋਂ ਵਰਤ ਰਹਿ ਕੇ ਮਨ 'ਤੇ ਕੰਟਰੋਲ ਰੱਖ ਕੇ ਇੰਦਰੀਆਂ 'ਤੇ ਕੰਟਰੋਲ ਰੱਖ ਕੇ ਰਹਿਣਾ ਹੈ, ਇਹ ਵੀ ਪੰਜਵੀਂ ਭਗਤੀ ਹੈ। ਪਰ ਕੋ ਦੇ ਦੋਖ ਨਚੀਨਤ ਮਨ ਮੈਂ, ਫਿਰ ਹੈ ਛੇਵੀਂ ਭਗਤੀ ਵੀ ਪਰਾਏ ਵਿੱਚ ਜਿਹੜੇ ਔਗੁਣ ਹੈ, ਨੌਗੁਣ ਹੈ, ਉਹ ਦੋਖ ਹੈ, ਉਹਨੂੰ ਕਹਿੰਦੇ ਮਨ ਵਿੱਚ ਕਹਿੰਦੇ ਜਾਣ ਕੇ ਸਭ ਕੁਛ ਸਮਝ ਕੇ, ਹਾਨ ਲਾਭ ਸਮਤਾ, ਹਾਂ ਫਿਰ ਉਹ ਕਿਸੇ ਦੇ ਜਿਹੜੇ ਦੂਜੇ ਦੇ ਗੁਣ ਜੇ ਆ ਕਹਿੰਦੇ ਔਗੁਣ ਜੇ ਦੇਖਣੇ ਨੀ ਮਨ ਵਿੱਚ, ਵੀ ਇਹ ਕਰਦਾ ਕਰਦਾ ਇੱਥੇ, ਇਹ ਇਸੇ ਤਰ੍ਹਾਂ ਜਿਹੜਾ ਕੋਈ ਨਫਾ ਜਾਂ ਨੁਕਸਾਨ ਹੈ ਉਹ ਐਨ ਇੱਕ ਸਮਾਨ ਹੀ ਜਾਣਨਾ, ਭਾਵ ਇਸ ਦੇ ਉੱਪਰ ਰਹਿਣਾ ਹੈ ਵੀ ਇਹ ਪਾਪਾਂ ਕਰਕੇ ਕੋਈ ਕਾਟਾ ਪੈਂਦਾ, ਕੋਈ ਸ਼ੁਭ ਕਰਮ ਆ ਜਾਂਦਾ, ਫਿਰ ਲਾਭ ਹੋ ਜਾਂਦਾ, ਇਹ ਦੋਹਾਂ ਨੂੰ ਕਹਿੰਦੇ ਇੱਕ ਬਰਾਬਰ ਸਮਝਣਾ, ਅਤੇ ਦੂਜਿਆਂ ਦੇ ਔਗੁਣ ਦੇਖ ਕੇ ਮਨ ਵਿੱਚ ਜਾਣਨੇ ਨੇ, ਦੇਖ ਸੁਣ ਕੇ ਡਟ ਜਾ ਕਰੀ ਜਾਣਾ, ਇਹ ਛੇਵੀਂ ਭਗਤੀ ਹੈ। ਛਲ ਬਹੀਨ ਸਭ ਹੀ ਤੇ ਹੋਵਨ, ਫਿਰ ਸਤਸੰਗਤ ਵਿੱਚ ਕਹਿੰਦੇ ਸਭ ਤਰ੍ਹਾਂ ਕਰਕੇ ਛਲ ਫਰੇਬ ਤੋਂ ਰਹਿਤ ਹੋ ਕੇ ਰਹਿਣਾ, ਕੋਈ ਵੀ ਉੱਥੇ ਦਾ ਛਲ ਫਰੇਬ ਨਹੀਂ ਕਰਨਾ, ਭਾਵ ਨੀਤੀ ਜੀ ਨਹੀਂ ਵਰਤਣੀ ਹੈ। ਹਰ ਖੁਸ਼ੋਕ ਨਹਿ ਆਵੇ, ਤੇ ਮਨ ਦੇ ਵਿੱਚ ਵੀ ਜਿਹੜਾ ਕੋਈ ਕਿਸੇ ਨੇ ਵਡਿਆਤਾ ਤੇ ਖੁਸ਼ੀ ਆ ਗਿਆ, ਕਿਸੇ ਨੇ ਭੰਡਤਾ ਤਾਂ ਸ਼ੋਕ ਗਮ ਵਿੱਚ ਆਵੇ, ਮਨ ਵਿੱਚ ਹਰ ਖੁਸ਼ੋਕ ਨਹੀਂ ਆਉਣ ਦੇਣਾ ਹੈ, ਇਹ ਵੀ ਸਤਵੀਂ ਭਗਤੀ ਹੈ। ਰਿੜ ਨਿਸਚਾ ਕਰ ਤਾਰ ਵਿਖਿਆਤ, ਇਸੇ ਤਰ੍ਹਾਂ ਚਿੱਤ ਦੇ ਵਿੱਚ ਜਿਹੜਾ ਭਰੋਸਾ ਹੈ ਪੱਕਾ ਕਰਤਾਰ ਦੇ ਵਿੱਚ ਹੀ ਰੱਖਣਾ। ਡੋਲ ਨਕਬ ਹੂੰ ਜਾਵੇ, ਇਹ ਵੀ ਕਹਿੰਦੇ ਡੋਲ ਨਹੀਂ ਜਾਣਾ, ਭਟਕ ਨਹੀਂ ਜਾਣਾ ਹੈ, ਇਹ ਅੱਠਵੀਂ ਭਗਤੀ ਹੈ। ਹਰ ਸਰੂਪ ਸਭ ਹੂੰ ਕੋ ਜਾਣੈ, ਇਸੇ ਤਰ੍ਹਾਂ ਮਰਦਾਨੇ ਜਿਹੜਾ ਸਾਰਿਆਂ ਨੂੰ ਵਾਹਿਗੁਰੂ ਦਾ ਸਰੂਪ ਕਰਕੇ ਜਾਣਨਾ ਹੈ। ਰਵਿਓ ਸਭ ਹੀ ਰਵਿਓ ਸਭ ਕੇ ਮਾਹੀ, ਜਿਹੜਾ ਪਰਮੇਸ਼ਰ ਹੈ ਸਾਰਿਆਂ ਸਰੀਰਾਂ ਵਿੱਚ ਸਾਰੇ ਸਰੂਪਾਂ ਵਿੱਚ ਮਿਲਿਆ ਹੋਇਆ ਹੈ, ਇਹ ਵਿਦ ਹੈ ਸੂਸ਼ਮ ਕਰ ਵਰੇ, ਇਹ ਹੈ ਨੌਵੀਂ ਭਗਤੀ। ਕਹਿੰਦੇ ਇਸ ਤਰ੍ਹਾਂ ਇਹ ਮਰਦਾਨੇ ਤੈਨੂੰ ਸੁਖ ਖਿਵਤ ਜੇ ਕਰਕੇ ਥੋੜੇ ਜੇ ਰੂਪ ਕਰਕੇ ਨੌ ਤਰ੍ਹਾਂ ਦੀ ਭਗਤੀ ਕਥਨ ਕਰ ਦਿੱਤੀ ਹੈ। ਏਕ ਪ੍ਰਾਪਤ ਜਾਹੀ, ਜਿਸ ਮਨੁੱਖ ਨੂੰ ਇੱਕ ਤਰ੍ਹਾਂ ਦੀ ਭਗਤੀ ਵੀ ਪ੍ਰਾਪਤ ਹੋ ਗਈ, ਭਾਵ ਸਾਧ ਸੰਗਤ ਵਿੱਚ ਜਾ ਕੇ ਜਿਹੜਾ ਕੋਈ ਸੇਵਾ ਕਰਨ ਵਾਲਾ ਕਰਨ ਵੀ ਲੱਗ ਗਿਆ, ਉਹ ਵੀ ਤਰ ਜਾਏਗਾ। ਕੁਲ ਸਮੇਤ ਭਾਵ ਹੈ ਕੁਲ ਸਮੇਤ ਤਰ ਹੈ ਭਾਵ ਸਾਗਰ। ਇਹ ਮਰਦਾਨੇ ਜਿਹੜਾ ਇੱਕ ਤਰ੍ਹਾਂ ਦੀ ਭਗਤੀ ਕਰ ਲੈਂਦਾ ਉਹ ਕੁਲਾਂ ਦੇ ਸਮੇਤ ਹੀ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਅਵਰ ਤਰੈ ਤੇ ਸੰਗਾ, ਕਹਿੰਦੇ ਉਹਨੇ ਤਾਂ ਤਰ ਨਹੀਂ ਤਰਨਾ, ਜਿਹੜੇ ਹੋਰ ਕੋਈ ਉਹਦੇ ਨਾਲ ਸੰਬੰਧ ਰੱਖਣਗੇ ਉਹ ਵੀ ਤਰ ਜਾਣਗੇ। ਭਗਤ ਕਰਤ ਮਾਇਆ ਨਹਿ ਮੋਹ ਹੈ। ਕਿਉਂਕਿ ਮਰਦਾਨੇ ਜਦੋਂ ਕੋਈ ਪਰਮੇਸ਼ਰ ਦੀ ਭਗਤੀ ਕਰਦਾ ਉਹਨੂੰ ਮਾਇਆ ਦਾ ਮੋਹ ਨਹੀਂ ਫਿਰ ਪੈਂਦਾ ਹੈ, ਮਾਇਆ ਤੋਂ ਉੱਪਰ ਉੱਠ ਖੜਦਾ ਹੈ। ਰਚ ਹੈ ਹਰ ਕੇ ਰੰਗਾ, ਭਗਤੀ ਕਰਦਿਆਂ ਵਾਹਿਗੁਰੂ ਦੇ ਰੰਗ ਵਿੱਚ ਪ੍ਰੇਮ ਵਿੱਚ ਰਚਿਆ ਰਹਿੰਦਾ, ਇਸ ਕਰਕੇ ਆਪ ਵੀ ਤਰਦਾ ਤੇ ਆਪਣੀਆਂ ਕੁਲਾਂ ਨੂੰ ਵੀ ਉਹ ਤਾਰਦਾ ਹੈ। ਚੂਲਕਾ ਛੰਦ ਮਰਦਾਨਾ ਸੁਣ ਕਰ ਤਬੈ। ਉਸ ਵੇਲੇ ਭਾਈ ਮਰਦਾਨਾ ਜੀ ਨੌ ਤਰ੍ਹਾਂ ਦੀ ਭਗਤੀ ਦੇ ਸੰਬੰਧ ਵਿੱਚ ਸੁਣ ਕੇ ਪਦ ਭਾਰ ਧਾਰ ਲਲਾਰ ਅਲਾਵੈ, ਮਹਾਰਾਜ ਦੇ ਚਰਨਾ ਕਮਲਾਂ ਤੇ ਮੱਥਾ ਰੱਖ ਕੇ ਕਹਿਣ ਲੱਗਿਆ, ਸਤ ਬਚਨ ਤੁਮ ਕਹਿਤ ਹੋ। ਹੇ ਗੁਰੂ ਨਾਨਕ ਸਾਹਿਬ, ਤੁਸੀਂ ਬਿਲਕੁਲ ਸੱਚੇ ਸੁੱਚੇ ਬਚਨ ਕਹਿੰਦੇ ਹੋ। ਜੇ ਭਾਵ ਕੇ ਦੁੱਖ ਦਾਰ ਮਿਟਾਵੇ, ਸੰਸਾਰ ਦੇ ਦੁੱਖਾਂ ਦਲਦਰਾਂ ਨੂੰ ਮਿਟਾਉਣ ਵਾਲੇ ਸੱਚੇ ਬਚਨ ਹੈ। ਦਵਈਆ ਛੰਦ ਇਤਨੇ ਮਹਿ ਲਾਲੋ ਤਹਿ ਆਵਾ, ਮਰਦਾਨਾ ਮਹਾਰਾਜ ਦੀ ਮਹਿਮਾ ਕਰ ਰਿਹਾ ਸੀ ਵੀ ਮਹਾਰਾਜ ਤੁਹਾਡੇ ਸੱਚੇ ਬਚਨ ਹੈ, ਦੁੱਖਾਂ ਦਲਦਰਾਂ ਨੂੰ ਇੰਨੇ ਸਮੇਂ ਦੇ ਵਿੱਚ ਭਾਈ ਲਾਲੋ ਜੀ ਆ ਗਏ ਆ। ਇਹ ਬਿਦ ਕਹਿਓ ਸੁਣਾਏ, ਇਸ ਤਰ੍ਹਾਂ ਭਾਈ ਲਾਲੋ ਜੀ ਨੇ ਮਹਾਰਾਜ ਨੂੰ ਸੁਣਾ ਕੇ ਕਿਹਾ, ਅਚਬਹੁ ਆਸਨ ਚਲਹੋ ਸ੍ਰੀ ਨਾਨਕ, ਗੁਰੂ ਨਾਨਕ ਸਾਹਿਬ ਸੋਭਾ ਵਾਲੇ ਘਰ ਵਿੱਚ ਚੱਲੋ, ਮਹਾਰਾ ਭੋਜਨ ਛਕੋ ਜੀ। ਦੁੱਖ ਕੁੰਜਰ ਮ੍ਰਿਗ ਰਾਈ, ਜਿਹੜੇ ਦੁੱਖਾਂ ਰੂਪੀ ਹਾਥੀ ਉਹਨਾਂ ਨੂੰ ਭਜਾਉਣ ਵਾਸਤੇ ਤੁਸੀਂ ਮਹਾਰਾਜ ਸ਼ੇਰਵਤ ਵਰਗੀ ਹੋ ਮਹਾਨ। ਭਾਵ ਬੰਧਨ ਪੰਨਗ ਜੇ ਗਰਸੇ, ਜਿਹੜੇ ਸਾਡੇ ਵਰਗੇ ਸੰਸਾਰ ਰੂਪੀ ਬੰਧਨਾਂ ਦੇ ਸੱਪਾਂ ਵਿੱਚ ਫੜੇ ਹੋਏ, ਪੈਨ ਤੇ ਹਾਂ ਤਿੰਨ ਕੋ, ਉਹਨਾਂ ਵਾਸਤੇ ਤੁਸੀਂ ਮਹਾਰਾਜ ਗਰੜਵਤ, ਜਿਵੇਂ ਸੱਪ ਨੂੰ ਦੇਖ ਕੇ ਗਰੜ ਭਜਨ, ਸਭ ਭਜਨ ਭਜਨ ਦੇ ਗਰੜ ਨੂੰ ਦੇਖ ਕੇ ਮਹਾਰਾਜ ਤੁਹਾਨੂੰ ਦੇ ਕੇ ਬੰਧਨ ਰੂਪ ਜਿਹੜੇ ਸੱਪ ਜੇ ਭੱਜ ਜਾਂਦੇ ਬੰਧਨ ਖਤਮ ਹੋ ਜਾਂਦੇ। ਕਰ ਕਿਰਤਾਰਥ ਮੁਝ ਕਰ ਨਾ ਕਰ, ਕਿਰਪਾ ਦੀ ਖਾਣ ਗੁਰੂ ਨਾਨਕ ਸਾਹਿਬ ਘਰ ਵਿੱਚ ਚੱਲ ਕੇ ਭੋਜਨ ਛਕ ਕੇ ਸਾਨੂੰ ਸਫਲ ਨਿਹਾਲ ਕਰੀਏ। ਆਨਨ ਪਾਏ ਅਸਨ ਕੋ, ਮੁਖ ਦੇ ਵਿੱਚ ਮਹਾਰਾਜ ਸਾਡਾ ਰੁੱਖਾ ਮਿੱਸਾ ਭੋਜਨ ਪਾ ਕੇ, ਸੁਣ ਕਰ ਸ੍ਰੀ ਮੁਖ ਬਚਨਾ ਭਾਖੇ, ਮਹਾਰਾਜ ਨੇ ਸੁਣ ਕੇ ਮੁਖੋਂ ਬਚਨ ਕਹੇ ਲਾਲੋ ਜੀ ਨੂੰ। ਆਨਹ ਇਹ ਠਾਂ ਜਾਈ, ਕਹਿੰਦੇ ਵੀ ਉਸ ਥਾਂ ਤੇ ਜਾ ਕੇ ਇੱਥੇ ਭੋਜਨ ਤੂੰ ਲਿਆ ਜਿੱਥੇ ਅਸੀਂ ਬੈਠੇ ਹਾਂ। ਕਹਿ ਲਾਲੋ ਤੁਮਰੇ ਗੱਲ ਜੰਯੂ, ਕਿਉਂਕਿ ਮਹਾਰਾਜ ਦਾ ਲਿਬਾਸ ਅਨੋਖਾ ਜਿਹਾ ਸੀ, ਉਹ ਦਿਖਾਵੇ ਵਾਸਤੇ ਉਹ ਗਲ ਵਿੱਚ ਤਾਗਾ ਜਿਹਾ ਪਾਇਆ ਸੀ। ਤਾਂ ਮਹਾਰਾਜ ਨੇ ਉਹ ਜਦੋਂ ਪੰਡਿਤ ਪਾਉਣ ਲੱਗਿਆ ਸੀ ਉਦੋਂ ਵੀ ਹੱਥ ਪਰੇ ਕਰਤਾ ਸੀ ਨਾ, ਨਹੀਂ ਪਾਉਣ ਦਿੱਤਾ ਸੀ। ਚੋਜਾ ਕਰਨ ਵਾਸਤੇ ਜਿਵੇਂ ਉਹ ਧਾਨਕ ਰੂਪ ਵੀ ਧਾਰ ਲਿਆ ਸੀ ਇੱਕ ਵਾਰੀ, ਕਿਉਂ ਮਹਾਰਾਜ ਉਹ ਜ਼ਿਆਦਾ ਭਰਮ ਭੁਲੇਖਾ ਜਿਹਾ ਉਹਦਾ ਮਿਟਾਉਣ ਵਾਸਤੇ ਨਾ, ਇਹ ਕਹਿਣ ਲੱਗਿਆ ਮਹਾਰਾਜ ਤੁਹਾਡੇ ਗਲ ਵਿੱਚ ਆ ਧਾਗਾ ਜਿਹਾ ਪਾਇਆ ਦਿਸਦਾ ਹੈ, ਵਹਿਰ ਵਸਨ ਕਿਉਂ ਪਾਈ, ਮਹਾਰਾਜ ਚੌਂਕੇ ਤੋਂ ਬਾਹਰ ਤੁਸੀਂ ਭੋਜਨ ਕਿਵੇਂ ਛਕਣਾ ਪਹੁੰਚਾਉਂਦੇ ਹੋ, ਚੌਂਕੇ ਵਿੱਚ ਬੈਠ ਕੇ ਛਕੋ ਜੀ। ਚੌਂਕੇ ਅੰਦਰ ਚੱਲ ਕਰ ਜੇਵਾ, ਮਹਾਰਾਜ ਚੌਂਕੇ ਦੇ ਅੰਦਰ ਬੈਠ ਕੇ ਫਿਰ ਭੋਜਨ ਛਕੋ ਜੀ। ਉੱਤਮ ਜਨਮ ਤੁਮਾਰਾ, ਕਿਉਂਕਿ ਤੁਸੀਂ ਛਤਰੀ ਆ, ਤੁਹਾਡਾ ਜਿਹੜਾ ਜਨਮ ਹੈ ਉੱਤਮਾਂ ਦੇ ਘਰ ਦੇ ਵਿੱਚ ਜੇ ਇਹ ਠਾ ਮੰਗਵਾਵਹੁ ਸਵਾਮੀ, ਹੇ ਸਵਾਮੀ ਜੇ ਤੁਸੀਂ ਜਿੱਥੇ ਬੈਠੇ ਇੱਥੇ ਮੇਰੇ ਤੋਂ ਭੋਜਨ ਚ ਮੰਗਾਉਣਾ ਚਾਹੁੰਦੇ, ਸੰਸੈ ਖੋਏ ਹਮਾਰਾ, ਮੇਰੇ ਮਨ ਮਾਰਾ ਸੰਸੈ ਵੀ ਜਿਹੜਾ ਗਲ ਵਿੱਚ ਕਿਸੇ ਦੇ ਪਾਇਆ ਹੁੰਦਾ ਉਹ ਤਾਂ ਫਿਰ ਚੌਂਕੇ ਵਿੱਚ ਹੀ ਮੇਰ ਕੇ ਖਾਂਦਾ, ਤੁਸੀਂ ਬਾਹਰ ਕਿਉਂ ਖਾਂਦੇ ਹੋ। ਸ੍ਰੀ ਮੁਖ ਕਹਿਤ ਧਰਤ ਹੈ ਜਿਤਨੀ, ਗੁਰੂ ਮਹਾਰਾਜ ਕਹਿੰਦੇ ਭਾਈ ਲਾਲੋ ਜਿੰਨੀ ਧਰਤੀ ਹੈ ਨਾ ਪਰਮੇਸ਼ਰ ਨੇ ਬਣਾਈ, ਤਿਤਨੋ ਚੌਂਕਾ ਜਨ, ਕਹਿੰਦੇ ਛਕਣ ਵਾਸਤੇ ਮਨੁੱਖ ਦੇ ਸਾਰਾ ਚੌਂਕਾ ਹੀ ਬਣਾਈ ਹੈ, ਜਿੱਥੇ ਮਰਜ਼ੀ ਚੌਂਕਾ ਹੀ ਹੈ, ਸਾਰੀ ਧਰਤੀ ਬੈਠ ਕੇ ਖਾ ਲੇ, ਰਤਨਾ ਵਾਹਿਗੁਰੂ ਕਹਿ ਕੇ। ਸਤ ਰਤੇ ਸੇ ਸੂਚੇ ਹੋਏ, ਭਾਈ ਲਾਲੋ ਜਿਹੜੇ ਸੱਚੇ ਨਾਮ ਵਿੱਚ ਵਿੱਚ ਰਤੇ ਉਹ ਤਾਂ ਹਮੇਸ਼ਾ ਸੱਚੇ ਸੁੱਚੇ ਹੈ, ਪਵਿੱਤਰ ਹੈ। ਮਨ ਕੋ ਭਰਮ ਮਿਟਾਨੋ, ਉਹਨਾਂ ਦੇ ਮਰਮ ਦਾ ਜਿਹੜਾ ਭਰਮ ਭੁਲੇਖਾ ਮਿਟ ਗਿਆ, ਉੱਥੇ ਵਾਹਿਗੁਰੂ ਕਹਿ ਕੇ ਛਕ ਲੈਂਦੇ। ਸੁਣ ਕਰ ਲਾਲੋ ਵਿਕਸਿਓ ਤਬ ਹੀ, ਗੁਰੂ ਮਹਾਰਾਜ ਤੋਂ ਸਹੀ ਜਿਹੜੇ ਵਚਨ ਸੁਣ ਕੇ ਭਾਈ ਲਾਲੋ ਖਿੜ ਖੜਾ ਕੇ ਹੱਸਿਆ ਹੈ। ਆਨਿਓ ਭੋਜਨ ਤਾਈ, ਉਸੇ ਵੇਲੇ ਘਰ ਵਿੱਚ ਗਿਆ, ਛੇਤੀ ਦੇ ਕੇ ਭੋਜਨ ਲੈ ਆਇਆ ਹੈ। ਬਣੀ ਬਾਜਰੇ ਕੀ ਸ਼ੁਭ ਰੋਟੀ, ਚੰਗੀਆਂ ਕਹਿੰਦੇ ਬਾਜਰੇ ਦੀਆਂ ਰੋਟੀਆਂ ਬਣੀਆਂ ਠਣੀਆਂ। ਸਰਖ ਪਸਾਕ ਬਣਾਈ, ਸਰੋਂ ਦਾ ਵਧੀਆ ਕਹਿੰਦੇ ਸਾਗ ਬਣਾਇਆ ਹੋਇਆ ਨਾਲ। ਮਰਦਾਨੇ ਅਵਲੋਕ ਆਹਾਰਾ, ਮੋਟੀਆਂ ਮੋਟੀਆਂ ਬਾਜਰੇ ਦੀਆਂ ਰੋਟੀਆਂ ਜਿਹੀਆਂ ਦੇਖ ਕੇ ਮਰਦਾਨੇ ਨੇ ਦੇ ਸੋਚਿਆ ਵਿਚਾਰਿਆ, ਮਨ ਮਹਿ ਗਟੀ ਵਿਚਾਰੀ, ਮਨ ਵਿੱਚ ਕਹਿੰਦੇ ਗਿਣਤੀ ਜੀ ਵਿਚਾਰੀ ਹੈ ਵੀ ਇਹ ਤਾਂ ਬਜਰੇ ਦੀ ਰੋਟੀਆਂ ਖਾਣੀਆਂ ਔਖੀਆਂ ਹੈਗੀਆਂ, ਸੰਗ ਚਾੜਨਾ। ਜੇ ਬਿਦ ਗੁਣੀ ਸੁਜਾਨੀ ਸ੍ਰੀ ਗੁਰ, ਦੂਸਰਾ ਮਰਦਾਨੇ ਨੇ ਵਿੱਚ ਵਿਚਾਰੀ ਅੰਤਰ ਜਮ ਪ੍ਰਾਹੁਣਚਾਰੀ, ਬਾਜਰੇ ਦੀਆਂ ਰੋਟੀਆਂ ਦੀ ਹੋ ਰਹੀ ਆ, ਮਹਾਰਾਜ ਨੇ ਵਿਚਾਰ ਕੇ ਉਸੇ ਵੇਲੇ ਜਾਣ ਲਿਆ ਹੈ। ਅੰਤਰ ਜਾਮੀ ਸਾਰੀ, ਸਾਰੀ ਅੰਤਰ ਜਾਮੀ ਨੇ ਮਰਦਾਨੇ ਦੀ ਦਿਲ ਦੀ ਜਾਣ ਲਈ ਵੀ ਨੱਕ ਜਾ ਚੜਾਉਂਦਾ ਇਹ। ਮਰਦਾਨੇ ਕਿਉਂ ਗਿਣਤੀ ਕੀਨੀ, ਮਹਾਰਾਜ ਕਹਿੰਦੇ ਹੋ ਮਰਦਾਨੇ ਬਾਜਰੇ ਦੀਆਂ ਰੋਟੀਆਂ ਸਾਗ ਦੇ ਕੇ ਤੂੰ ਕਿਉਂ ਵਿਚਾਰ ਜੀ ਕੀਤੀ ਵੀ ਔਖਾ ਖਾਣਾ ਹੈ। ਅਚਬਹ ਜਾਨਾ ਤਬ ਹੀ, ਜਦੋਂ ਤੂੰ ਕਹਿੰਦੇ ਭੋਜਨ ਛਕੇਗਾ ਫੇਰ ਹੀ ਸਵਾਦ ਜਾਣੇਗਾ। ਕਿਹ ਕਰ ਦੀਨ ਨਿਜ ਕਰ ਅਸਨਾ, ਇਸ ਤਰ੍ਹਾਂ ਦੇ ਬਚਨ ਕਹਿ ਕੇ ਗੁਰੂ ਮਹਾਰਾਜ ਨੇ ਭਾਈ ਮਰਦਾਨੇ ਨੂੰ ਆਪਣੇ ਹੱਥਾਂ ਨਾਲ ਉਹ ਪ੍ਰਸ਼ਾਦਾ ਬਾਜਰੇ ਦਾ ਤੇ ਸਾਗ ਜਾ ਉੱਤੇ ਪਾ ਕੇ ਦੇ ਦਿੱਤਾ। ਜੋ ਦਾਨੀ ਸੁਖ ਸਭ ਹੀ, ਜੋ ਸਾਰੇ ਸੁਖਾਂ ਨੂੰ ਦੇਣ ਵਾਲੇ ਹਨ ਗੁਰੂ। ਮਰਦਾਨੇ ਤਬ ਪਾਇਓ ਕੌਰਾ, ਮਹਾਰਾਜ ਦਾ ਬਚਨ ਮੰਨ ਕੇ ਬੁਰਚੀ ਜੀ ਤੋੜ ਕੇ ਜਦੋਂ ਮੂੰਹ ਵਿੱਚ ਪਾਈ ਇਸ ਨੇ, ਸੁਦਾ ਸਵਾਦ ਜਨ ਆਇਆ, ਜਾਣੀ ਜਾਣੀ ਅੰਮ੍ਰਿਤ ਵਰਗਾ ਸਵਾਦ ਵਿੱਚੋਂ ਆਇਆ ਇਸ ਨੂੰ। ਪਰਮ ਪੁਰਖ ਪੂਰਨ ਪਰਮਾਤਮ, ਜਿਹੜੇ ਪਰਮ ਪੂਰਨ ਪਰਮਾਤਮਾ ਦਾ ਸਰੂਪ ਗੁਰੂ ਨਾਨਕ ਸਾਹਿਬ ਜੀ ਹੈ। ਸ੍ਰੀ ਮੁਖ ਵਾਕ ਅਲਾਇਆ, ਮਰਦਾਨੇ ਨੂੰ ਮੂੰਹ ਵਿੱਚ ਪਾਈ ਬਰਤਕੀ ਦੇ ਕੇ ਸ਼ਕਦਾ ਦੇ ਕੇ ਮੁਖੋਂ ਬਚਨ ਕਿਹਾ ਹੈ। ਅਸਨ ਬਣਿਓ ਹੈ ਕੈਸੋ ਸਵਾਦਾ, ਇਹ ਮਰਦਾਨੇ ਦੱਸ ਕਿਹੋ ਜਿਹਾ ਭੋਜਨ ਸਵਾਦ ਬਣਿਆ ਹੋਇਆ। ਦੇਵੋ ਸੁਧ ਮਰਦਾਨਾ, ਇਹ ਮਰਦਾਨੇ ਭੋਜਨ ਦੀ ਖਬਰਸਾਰ ਸਾਨੂੰ ਭੁੰਦੇ। ਮੁਸ਼ਕ ਮਨਾਕ ਭਨੇ ਬਚ ਐਸੇ, ਮਰਦਾਨੇ ਨੇ ਥੋੜਾ ਥੋੜਾ ਹੱਸਦਿਆਂ ਹੋਇਆ ਮੁਖਿਓ ਬਚਨ ਕਹੇ। ਕੈਸੇ ਕਰੂੰ ਬਖਾਨਾ, ਗੁਰੂ ਨਾਨਕ ਸਾਹਿਬ ਬਾਹਰੋਂ ਤਾਂ ਬਾਜਰੀ ਦੀ ਰੋਟੀ ਲੱਗਦੀ ਹੈ, ਮੁਖੋਂ ਕਿਹੋ ਜਿਹਾ ਦੱਖਾਂ ਅੰਮ੍ਰਿਤ ਵਰਗਾ ਹੀ ਸਵਾਦ ਹੈ। ਸੁਣਿਓ ਸੁਧਾ ਪਸ ਯੰਤ ਨ ਕਬ, ਹੇ ਸਤਿਗੁਰੂ ਸੁਣਿਆ ਵੀ ਅੰਮ੍ਰਿਤ ਹੈਗਾ, ਕਿਤੇ ਦੇਖਿਆ ਤਾਂ ਹੈ ਨੀ, ਪੀ ਪੂ ਕੇ ਖਾ ਕੇ ਸਾਧ ਬਣਿਓ ਹੈ ਸੋ। ਮਹਾਰਾ ਅੰਮ੍ਰਿਤ ਵਰਗੇ ਸਵਾਦੀ ਇਹ ਭੋਜਨ ਬਣਿਆ ਹੋਇਆ। ਅੰਤਰ ਜਾਮੀ ਜਾਨਾ ਹੋ ਤੁਮ ਸਭ, ਗੁਰੂ ਮਹਾਰਾਜ ਤੁਸੀਂ ਤਾਂ ਅੰਤਰ ਜਾਮੀ ਹੈ, ਸਭ ਕੁਝ ਦਿਲਾਂ ਦੀਆਂ ਜਾਣਦੇ ਹੋ। ਵਰਤ ਹੈ ਔਰ ਮਹਿ ਜੋ ਸਾਡੇ ਹਿਰਦਿਆਂ ਵਿੱਚ ਵਰਤਦੀ ਹੈ ਵੀ ਇਹ ਰੋਟੀਆਂ ਦੇਖ ਕੇ ਨੱਕ ਜਾ ਚੜਾਉਂਦਾ, ਸਭ ਜਾਣਦੇ ਹੋ ਤੁਸੀਂ। ਲਾਲੋ ਬਿਨੈ ਸੁਣਾਈ ਸੁਣ ਕੇ, ਹਾਂ ਮਹਾਰਾਜ ਤੋਂ ਸੁਣ ਕੇ ਭਾਈ ਲਾਲੋ ਜੀ ਨੇ ਬੇਨਤੀ ਦੇ ਬਚਨ ਸੁਣਾਏ। ਵੱਡਿਆਂ ਕੀ ਵਡਿਆਈ, ਮਹਾਰਾਜ ਜਿਹੜੇ ਵੱਡੇ ਪੁਰਸ਼ ਹੁੰਦੇ ਆ ਉਹਨਾਂ ਦੀ ਇਹੀ ਵੱਡ ਵਡਿਆਈ ਹੁੰਦੀ ਹੈ। ਭਾਉ ਪੁਰਖ ਮੈਂ ਦੇਖਤ ਹਿਤ ਕਰ, ਸਿਰਫ ਦੇ ਪੁਰਖ ਦੇ ਅੰਦਰ ਪ੍ਰੇਮ ਹੀ ਦੇਖਦੇ ਹੁੰਦੇ। ਅਸਨ ਵਿਚਾਰ ਨਕਾਈ, ਹੋਰ ਜਿਹੜਾ ਭੋਜਨ ਕਿਹੋ ਜਿਹਾ ਲਿਆ ਰੁੱਖਾ ਮਿੱਸਾ ਜਾ, ਉਹ ਉਹਨਾਂ ਨੂੰ ਕੋਈ ਵਿਚਾਰ ਨੀ, ਸਿਰਫ ਪ੍ਰੇਮ ਦੇਖਦੇ ਹੁੰਦੇ ਵੱਡੇ ਪੁਰਖ। ਦੋਹਰਾ ਭਾਜੀ ਲੀਨੀ ਬਿਦਰ ਕੀ, ਦੇਖੋ ਮਹਾਰਾ ਮੈਂ ਸੁਣਿਆ ਜਿਹੜੇ ਕ੍ਰਿਸ਼ਨ ਜੀ ਵੱਡੇ ਪੁਰਖ ਸੀ ਉਹਨਾਂ ਨੇ ਬਿਦਰ ਜਿਹੜਾ ਸੀ ਉਹਦੀ ਜਿਹੜੀ ਲੂਣੇ ਸਾਗ ਦੀ ਜਿਹੜੀ ਸਬਜ਼ੀ ਬਣੀ ਸੀ ਉਹ ਗ੍ਰਹਿਣ ਕਰ ਲਈ, ਛਕ ਲਈ ਸੀ, ਲੂਣਾ ਖਾ ਗਈ। ਦੁਰਯੋਧਨ ਤਜ ਰਾਜ, ਜਿਹੜਾ ਦੁਰਯੋਧਨ ਔਰਾ ਰਾਜ ਭਾਗਦਾ ਸਭ ਕੁਛ ਧੂਨ 36 ਪ੍ਰਕਾਰ ਦੇ ਭੋਜਨ ਛੱਡ ਕੇ, ਦਿਜ ਭਰ ਕੇ ਤੰਦੁਲ ਲਏ। ਇਸੇ ਤਰ੍ਹਾਂ ਜਿਹੜਾ ਬ੍ਰਾਹਮਣ ਸੁਦਾਮਾ ਸੀ ਉਹਦੇ ਜਿਹੜੇ ਚੰਦਰ ਐਵੇਂ ਅਣਰਦੇ ਦੇ ਚੌਲ ਸੀ ਉਹੀ ਲੈ ਲਏ, ਉਹੀ ਫੱਕਾ ਮਾਰ ਲਿਆ ਸੀ ਕ੍ਰਿਸ਼ਨ ਜੀ ਨੇ। ਬਿਰਦ ਗਰੀਬ ਨਿਵਾਜ, ਕਿਉਂਕਿ ਭਗਵਾਨ ਦਾ ਜਿਹੜਾ ਬਿਰਦ ਹੈ ਪਰਣ ਗਰੀਬਾਂ ਨੂੰ ਨਵਾਜਣ ਵਾਲਾ ਬਣਾਉਣ ਵਾਲਾ ਹੈ। ਜਾਤ ਭੀਲਨੀ ਨੀਚ ਕੇ, ਇਸੇ ਤਰ੍ਹਾਂ ਮਹਾਰਾਜ ਸੁਣਿਆ ਰਾਮ ਚੰਦਰ ਜੀ ਨੇ ਜਦੋਂ ਪੰਪਾ ਸਰਤੀ ਦੇ ਗਏ ਆ, ਜਿਹੜੀ ਕਹਿੰਦੀ ਜਾਤੀ ਦੀ ਭੀਲਣੀ ਹੈ ਸੀ ਝੂਠੇ ਲੀਨੇ ਬੇਰ, ਉਹਦੇ ਕਹਿੰਦੇ ਜਿਹੜੇ ਝੂਠੇ ਕੀਤੇ ਹੋਏ ਬੇਰ ਉਹੀ ਗ੍ਰਹਿਣ ਕਰ ਲਏ ਸਨ, ਉਹੀ ਛਕ ਲਏ ਸਨ। ਇਸ ਤਰ੍ਹਾਂ ਜਿਹੜਾ ਕੋਈ ਖਾ ਕੇ ਪਹਿਲਾਂ ਚੀਜ਼ ਨੂੰ ਦੇਖ ਲੈਣਾ ਹੈ, ਜਿਵੇਂ ਅਕੜਾਹ ਪ੍ਰਸ਼ਾਦ ਦੀ ਦੇਗ ਨੂੰ ਕੋਈ ਛਕ ਲਏ ਅਤੇ ਉਹਨੂੰ ਅਸੀਂ ਕਹਿ ਲੈ ਵੀ ਇਹ ਤਾਂ ਹੁਣ ਜੂਠਾ ਹੋ ਗਿਆ, ਇਹਨੂੰ ਗੁਰੂ ਮਹਾਰਾਜ ਨੂੰ ਭੋਗ ਨਹੀਂ ਲੱਗਦਾ ਹੈ। ਇਸ ਤਰ੍ਹਾਂ ਜਿਸ ਦਰੱਖਤ ਦੇ ਉਹ ਬੇਰ ਜੇ ਦੇਖ ਕੇ ਉਹਨੇ ਛੱਕ ਕੇ ਦੇਖੇ ਸੀ ਇਹ ਮਿੱਠੇ ਹਨ, ਇਸ ਕਰਕੇ ਫਿਰ ਉਹ ਜਦੋਂ ਪਹਿਲਾਂ ਛੱਕ ਕੇ ਭਗਵਾਨ ਤੋਂ ਰਾਮ ਜੀ ਤੋਂ, ਫਿਰ ਉਹ ਇਸ ਸੰਬੰਧ ਵਿੱਚ ਤਾਂ ਫਿਰ ਜੂਠੇ ਹੀ ਹੈ ਨਾ ਵੀ। ਅਤੇ ਦੂਜੇ ਰੂਪ ਦੇ ਵਿੱਚ ਕਈਆਂ ਦਾ ਖਿਆਲ ਹੈ ਵੀ ਉਹ ਝੂਠੇ ਹੀ ਸੀ, ਉਹੀ ਛਕ ਲਏ। ਇਸ ਤਰ੍ਹਾਂ ਦਾ ਰਮਾਇਣ ਦੇ ਵਿੱਚ ਬਚਨ ਜਿਹਾ ਆਉਂਦਾ ਵੀ ਉਹ ਜਦੋਂ ਆਪ ਵਾਪਸ ਆਏ ਸੀ ਨਾ ਅਯੁੱਧਿਆ ਵਿੱਚ, ਅਤੇ ਰਾਮ ਚੰਦਰ ਦੀ ਜਿਹੜੀ ਮਾਂ ਕੁਸਲਿਆ ਹੈ, ਅਤੇ ਉਹਨੇ ਕਹਿੰਦੇ ਪੁੱਛਿਆ ਸੀ, ਕਹਿੰਦੇ ਮਹਾਰਾਜ ਮੈਂ ਸੁਣਿਆ ਵੀ ਜਿਹੜੀ ਨੀਜਾ ਦੀ ਭੇਲਣੀ ਸੀ ਉਹਨੇ ਤੁਹਾਨੂੰ ਜੂਠੇ ਬੇਰ ਖਵਾ ਦਿੱਤੇ ਸੀ, ਤੁਸੀਂ ਜੂਠੇ ਕਿਉਂ ਖਾਧੇ? ਅਤੇ ਕਹਿੰਦੇ ਉਸ ਵੇਲੇ ਕਹਿੰਦੇ ਰਾਮ ਚੰਦਰ ਜੀ ਨੇ ਹੱਸਦਿਆਂ ਹੱਸਦਿਆਂ ਕਹਿੰਦੇ ਮਾਂ ਕਹਿੰਦੇ ਕਰੜੇ ਬੋਲ ਸੀ, ਉਹ ਪੋਲੇ ਕਰ ਦਿੰਦੀ ਸੀ, ਇਸ ਕਰਕੇ ਪੋਲੇ ਭਰਾ ਕਰਾ ਕੇ ਛਕਦੇ ਸੀ। ਕਹਿੰਦੇ ਸੁਣ ਕੇ ਚੁੱਪ ਚਾਪ ਹੋ ਗਈ ਵੀ ਕੌਣ ਪੜਦਾ ਪਾੜੀ ਜਾਂਦੇ। ਅਸਲ ਰੂਪ ਦੇ ਵਿੱਚ ਜਿਹੜਾ ਕੋਈ ਪਹਿਲਾਂ ਛਕ ਛਕਾ ਲਿਆ ਹੋਵੇ ਉਸਨੂੰ ਧਾਰਮਿਕ ਨਿਯਮ ਅਨੁਸਾਰ ਜੂਠਾ ਸਮਝਿਆ ਜਾਂਦਾ ਹੈ। ਕੇਵਲ ਭਾਵ ਸੁਭਾਵ ਇਸ ਤਰ੍ਹਾਂ ਮਹਾਰਾਜ ਜਿਵੇਂ ਵੱਡੇ ਪੁਰਖਾਂ ਨੂੰ ਅੰਦਰਲਾ ਜਿਹੜਾ ਪੁਰਖ ਦਾ ਪ੍ਰੇਮ ਹੈ ਉਹੀ ਚੰਗਾ ਲੱਗਦਾ, ਉਹੀ ਪਾਉਂਦਾ ਹੁੰਦਾ। ਗੁਣ ਆਪ ਗੁਣ ਨਹਿ ਹੇਰ, ਬਾਕੀ ਕਹਿੰਦੇ ਜਿਹੜਾ ਗੁਣ ਹੈ ਤੇ ਔਗੁਣ ਨਹੀਂ ਦੇਖਦੇ ਹਨ, ਉਹ ਵੀ ਇਹਨੇ ਕਿਹੋ ਜਿਹਾ ਗੁਨਾਹੀ ਹੈ ਕਿ ਗੁਣਾ ਵਾਲਾ ਹੈ, ਪ੍ਰੇਮ ਦੇ ਕੇ ਸਭ ਕੁਛ ਪ੍ਰਵਾਨ ਕਰ ਲੈਂਦੇ। ਦਵਈਆ ਛੰਦ ਬਿਗਸੇ ਸ੍ਰੀ ਨਾਨਕ ਮੁਖ ਭਾਖੀ, ਆ ਭਾਈ ਲਾਲੋ ਤੋਂ ਇਹੋ ਜਿਹੇ ਸ਼ਰਧਾ ਦੇ ਬਚਨ ਸੁਣ ਕੇ ਮਹਾਰਾਜ ਕੁਝ ਹੱਸੇ ਹਨ ਤੇ ਮੁਖੋਂ ਬਚਨ ਕਿਹਾ। ਸੁਧਾ ਅਸਨ ਮਹਿ ਪਾਵਾ, ਭਾਈ ਲਾਲੋ ਇਹ ਬਿਲਕੁਲ ਸੋਲਾ ਨੇ ਸੱਚ ਹੈ, ਭੋਜਨ ਦੇ ਵਿੱਚੋਂ ਅਸੀਂ ਅੰਮ੍ਰਿਤ ਵਰਗਾ ਸਵਾਦ ਪਾਇਆ ਹੈ। ਇਸ ਮਹਿ ਤੇ ਆਵਤ ਅਸ ਸਾਦਾ, ਇਹੋ ਜਿਹਾ ਅੰਮ੍ਰਿਤ ਵਰਗਾ ਸਵਾਦ ਇਹ ਭੋਜਨ ਵਿੱਚੋਂ ਬਾਜਰੇ ਦੀ ਰੋਟੀ ਸੁਆਗ ਵਿੱਚੋਂ ਆ ਰਿਹਾ ਹੈ। ਭੋਜਲ ਭਨੋ ਬਣਾਵਾ, ਇਹ ਤੂੰ ਬੜਾ ਧਰਮ ਦੀ ਕਿਰਤ ਕਰਕੇ ਚੰਗਾ ਹੀ ਭੋਜਨ ਬਣਾਇਆ, ਹੱਕ ਸੱਚ ਦੀ ਕਮਾਈ ਆ। ਹੱਥ ਬੰਦ ਅਬ ਬੰਦਤ ਲਾਲੋ, ਕਿਉਂ ਮਹਾਰਾਜ ਤੋਂ ਸੁਣ ਕੇ ਦੋਵੇਂ ਹੱਥ ਜੋੜ ਜੋੜ ਕੇ ਭਾਈ ਲਾਲੋ ਮੱਥੇ ਟੇਕ ਰਿਹਾ। ਪਦ ਅਰਬਿੰਦ ਮੁਕੰਦਾ, ਮੋਤੀ ਦਾ ਤੇ ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਤੇ, ਜਨਮ ਜਨਮ ਕੇ ਕਲਮਾਂ ਲਖੋਏ, ਕਿਉਂ ਮਹਾਰਾਜ ਨੂੰ ਮੱਥਾ ਟੇਕ ਕੇ ਜਨਮਾਂ ਜਨਮਾਤਰਾਂ ਦੇ ਬੱਜਰ ਪਾਪੇ ਨੇ ਗੁਆਲੇ ਨਾਸ ਕਰ ਲਏ। ਭਵ ਬੰਧਨ ਕਰ ਮੰਦਾ, ਜਿਹੜੇ ਸੰਸਾਰ ਦੇ ਮੋਹ ਮੋਤਾ ਦੇ ਬੰਧਨ ਉਹਨਾਂ ਨੂੰ ਸਾਰਿਆਂ ਨੂੰ ਨਾਸ ਕਰ ਲਿਆ। ਸਵਈਆ ਆਜ ਕੀਓ ਕਿਰਤਾਰਥ ਮੋਕਾ, ਜਦੋਂ ਮਹਾਰਾਜ ਨੇ ਭੋਜਨ ਛਕਿਆ ਦੋਵੇਂ ਹੱਥ ਜੋੜ ਕੇ ਭਾਈ ਲਾਲੋ ਕਹਿੰਦਾ ਅੱਜ ਮਹਾਰਾਜ ਮੈਨੂੰ ਸਫਲ ਨਿਹਾਲ ਤੁਸੀਂ ਕਰ ਦਿੱਤਾ। ਸ੍ਰੀ ਗੁਰੂ ਨਾਨਕ ਭੋਗਤ ਦਾਈ, ਗੁਰੂ ਨਾਨਕ ਸਾਹਿਬ ਮੁਕਤੀ ਦੇਣ ਵਾਲੇ ਮੈਨੂੰ। ਉਪ ਵਿਖੇ ਹਮ ਬੂਡਤ ਥੇ, ਸਾਡੇ ਵਰਗੇ ਮਹਾਰਾਜ ਜੀਵ ਖੂਹ ਦੇ ਵਿੱਚ ਅਸੀਂ ਡੁਬਰੇ ਡਿੱਗ ਰਹੇ ਸੀ, ਕਰੁਣਾ ਕਰਕੇ ਤੁਮ ਲੀਨ ਬਚਾਈ, ਮਹਾਰਾਜ ਕਿਰਪਾ ਕਰਕੇ ਸਾਨੂੰ ਖੂਹ ਦੇ ਵਿੱਚੋਂ ਡਿੱਗਣ ਤੋਂ ਬਚਾ ਲਿਆ ਹੈ। ਪੂਰਨ ਰੂਪ ਪਰਾਤਮ ਹੋ, ਮਹਾਰਾਜ ਤੁਸੀਂ ਤਾਂ ਪੂਰਨ ਸਰੂਪ ਹੋ ਪਰਮਾਤਮਾ ਦਾ, ਨਿਜ ਦਾਸਨ ਕੇ ਨਿਤ ਹੋਤ ਸਹਾਈ, ਆਪਣੇ ਦਾਸਾਂ ਦੇ ਹਮੇਸ਼ਾ ਤੁਸੀਂ ਸਹਾਈ ਹੁੰਦੇ ਹੋ। ਯੋ ਕਹਿ ਕੇ ਪਦ ਕੋ ਗਹਿ ਕੇ, ਕਿਉਂ ਬਚਨ ਕਹਿ ਕੇ ਮਹਾਰਾਜ ਦੇ ਚਰਨਾਂ ਨੂੰ ਫੜ ਕੇ, ਅਤ ਦੀਨਤ ਸੋ ਤਿੰਨ ਗਰੀਬ ਨਿਵਾਈ, ਬਹੁਤ ਹੀ ਦੀਨਤਾ ਨਿਮਰਤਾ ਨਾਲ ਨੇ ਗਰਦਨ ਨੀਵੀ ਕੀਤੀ ਮੱਥਾ ਟੇਕਿਆ ਹੈ, ਉਪਰ ਸੀਸ ਉਠਾਵੇ ਹਨਾ, ਮਹਾਰਾਜ ਦੇ ਚਰਨਾਂ ਤੋਂ ਇਹ ਸੀਸ ਝੁਕਦਾ ਹੀ ਨੀ ਭਾਈ ਲਾਲੋ। ਜਬ ਸ੍ਰੀ ਗੁਰ ਹਾਥ ਤੇ ਬਿਸਰਾਮ। ਸ੍ਰੀ ਗੁਰ ਹਾਥ ਧਰਾ ਸਿਰ ਤਾਹੀ। ਫਿਰ ਹੀ ਗੁਰੂ ਮਹਾਰਾਜ ਨੇ ਇਹਦੇ ਸੀਸ ਤੇ ਕਹਿੰਦੇ ਆਪਣਾ ਮਿਹਰ ਭਰਿਆ ਹੱਥ ਰੱਖ ਦਿੱਤਾ ਹੈ। ਛੂਵਤ ਹਾਥ ਕਪਾਟ ਖੁੱਲੇ ਤੇ ਹੋ। ਹਾਂ, ਉਸੇ ਵੇਲੇ ਕਹਿੰਦੇ ਮਹਾਰਾਜ ਦੇ ਮਿਹਰ ਭਰਿਆ ਹੱਥ ਚਾਹੁੰਦੇ ਹਾਂ ਸਾਰ। ਭਾਈ ਲਾਲੋ ਜੀ ਦੇ ਪੰਜ ਕੋਸ਼ਾਂ ਦੇ ਤਖਤੇ ਪਰਦੇ ਖੁੱਲ ਗਏ ਤੇ ਹੋ ਲੋਕਾਂ ਕੀ ਸੁਧ ਭੀ ਮਨ ਮਾਹੀ। ਮਨ ਦੇ ਤਿੰਨਾਂ ਲੋਕਾਂ ਦੀ ਜਿਹੜੀ ਸੋਝੀ ਖਬਰ ਸਾਰ ਹੋਏ ਆਈ ਹੈ। ਪੰਕਜ ਪਾਨ ਮੁਕੰਦ ਕੇ ਲਾਗਤ ਤਾਂ ਉੱਠ ਉੱਠ ਕੇ ਮਹਾਰਾਜ ਦੇ ਚਰਨਾ ਕਮਲਾਂ ਤੇ ਲੱਗਦਾ ਹੈ। ਭਾਜੋ ਆਨੰਦ ਨ ਜਾਏ ਨ ਜਾਏ। ਭਾਈ ਲਾਲੋ ਜੀ ਨੂੰ ਮਹਾਰਾਜ ਦਾ ਮਿਹਰ ਭਰਿਆ ਹੱਥ ਸਿਰ ਰੱਖਣ ਕਰਕੇ ਆਨੰਦ ਹੋਇਆ, ਉਹ ਕਿਹਾ ਨੀ ਜਾ ਰਿਹਾ ਹੈ। ਪੂਰਨ ਸੋ ਮਿਲ ਪੂਰਨ ਭਾ ਭਾਵ। ਗੁਰੂ ਨਾਨਕ ਸਾਹਿਬ ਪੂਰਨ ਪਰਮੇਸ਼ਰ ਸਨ, ਉਹਨਾਂ ਨਾਲ ਮਿਲ ਕਰਕੇ ਵੀ ਪੂਰਨੀ ਹੋ ਗਿਆ। ਹਰ ਕਾ ਸੇਵਕ ਹਰ ਕਾ ਹਰੀ ਜਿਹਾ ਬਣ ਗਿਆ। ਪੂਰਨ ਆਤਮ ਹੀ ਦਰਸਾਹੀ। ਸਾਰੇ ਸੰਸਾਰ ਦੇ ਵਿੱਚ ਆਤਮਾ ਹੀ ਪੂਰੀ ਪੂਰਨ ਦਰਸ਼ਨ ਦੇ ਲਿਆ ਹੈ। ਆਤਮਾ ਆਪਣਾ ਆਪੇ ਹੀ ਦਿਸਣ ਲੱਗ ਪਿਆ ਹਰ ਪਾਸੇ। ਦਿਨ ਤੀਨ ਰਹੇ ਤੇ ਭਾਨ ਵਿਖੇ। ਇਸ ਭਾਈ ਲਾਲੋ ਦੇ ਘਰ ਦੇ ਵਿੱਚ ਤਿੰਨ ਦਿਨ ਤੱਕ ਸਤਿਗੁਰੂ ਰਹੇ ਹੈ। ਭਲ ਭਾਂਤ ਚੱਲੇ ਦੁੱਖ ਕੀਨ ਨਿਹਾਲਾ। ਚੰਗੀ ਤਰ੍ਹਾਂ ਜਿਹੜੇ ਦੁੱਖ ਇਹਦੇ ਨਲੇ ਹਨ ਤੇ ਇਹਨੂੰ ਨਿਹਾਲ ਕਰ ਦਿੱਤਾ ਹੈ। ਮਨ ਚੀਨ ਲਈ ਮਹਿਮਾ ਗੁਰ ਕੀ। ਭਾਈ ਲਾਲੋ ਜੀ ਨੇ ਆਪਣੇ ਮਨ ਦੇ ਵਿੱਚ ਗੁਰੂ ਨਾਨਕ ਦੀ ਮਹਿਮਾ ਜਾਣ ਲਈ। ਪਦ ਪੰਕਜ ਸੇਵ ਕਰੰਤ ਵਿਸਾਲਾ। ਮਹਾਰਾਜ ਚਰਨਾ ਕਮਲਾਂ ਦੀ ਬਹੁਤ ਹੀ ਸੇਵਾ ਕਰਦਾ ਹੈ। ਲਿਵ ਲਾਗ ਅਨਾਹਦ ਕੀ ਧੁਨ ਸੋ। ਉਸ ਵੇਲੇ ਜਿਹੜਾ ਅਨਾਹਦ ਸ਼ਬਦ ਆ ਉਹਦੇ ਵਿੱਚ ਧੁਨੀ ਦੀ ਵਿੱਚ ਲਿਵ ਲੱਗ ਗਈ ਹੈ। ਤਿੰਨ ਸੇ ਭਾਵ ਬੰਧਨ ਔ ਜਮ ਜਾਲਾ। ਅਨਾਹਦ ਸ਼ਬਦ ਵਿੱਚ ਜਿਹੜੀ ਧੁਨੀ ਵਿੱਚ ਲਿਵ ਲੱਗਣੇ ਕਰਕੇ ਸੰਸਾਰ ਦੇ ਬੰਧਨ ਤੇ ਜਮਾਂ ਦੇ ਜਾਲ ਫਾਹੇ ਦੇ ਖਤਮ ਹੋ ਗਏ। ਪੁਨ ਆਨ ਸਥਾਨ ਜਾਵਨ ਕੀ। ਨੂੰ ਨਿਹਾਲ ਕਰਕੇ ਫਿਰ ਕਿਸੇ ਹੋਰ ਸਥਾਨ ਤੇ ਜਾਣ ਵਾਸਤੇ। ਮਨ ਮਾਹੇ ਠਟੀ ਬਿਦ ਰੂਪ ਕਿਰਪਾਲਾ। ਕਿਰਪਾਲੂ ਸਰੂਪ ਉਹਨਾਂ ਨੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਢਾਟੀ ਹੈ ਧਾਰੀ ਹੈ। ਦੋਹਰਾ ਮਰਦਾਨੇ ਸੋ ਬੂਝਹੀ। ਮਹਾਰਾਜ ਉਸ ਵੇਲੇ ਮਰਦਾਨੇ ਨੂੰ ਪੁੱਛਣ ਲੱਗੇ ਕਿਤ ਚੱਲਬੇ ਕੀ ਚਾਹੇ। ਮਰਦਾਨੇ ਹੁਣ ਕਿਸ ਤਰਫ ਚੱਲਣ ਦੀ ਤੇਰੀ ਚਾਹਨਾ ਹੈ। ਹਿਤ ਭਗਤ ਵਿਸਤਾਰ ਕੋ। ਭਗਤੀ ਦਾ ਫੈਲਾ ਕਰਨ ਵਾਸਤੇ। ਆਨ ਕਾਜ ਕਛ ਨਾ। ਹੋਰ ਤਾਂ ਆਪਣਾ ਕੁਝ ਨੀ, ਆਪਾਂ ਪਰਮੇਸ਼ਰ ਦੀ ਭਗਤੀ ਦਾ ਵਿਸਥਾਰ ਕਰਨਾ ਜਿੱਥੇ ਜਿੱਥੇ ਜਾਣਾ। ਸਵਈਆ ਭੋ ਪ੍ਰਭ ਜੀ ਤੁਮ ਅੰਤਰ ਕੀ। ਉਸ ਵੇਲੇ ਮਰਦਾਨਾ ਬੋਲਿਆ ਹੈ ਪਰਮੇਸ਼ਰ ਰੂ ਤੁਸੀਂ ਦਿਲ ਦੀ ਜਾਣਨ ਵਾਲੇ ਹੋ। ਜਾਨਣ ਹਾਰ ਅਹੋ ਮਮ ਰਾਏ। ਮੇਰੇ ਮਾਲਕ ਦਿਲਾਂ ਦੀਆਂ ਜਾਣਨ ਵਾਲੇ ਹੋ ਤਰਜਾਮੀ। ਪੂਜ ਲਇਓ ਮਨ ਮੋਰ ਮਨੋਰਥ। ਮੇਰੇ ਮਨ ਦਾ ਫੁਰਨਾ ਮਾਰਾ ਤੁਸੀਂ ਪੂਰਾ ਹੀ ਸਮਝ ਲਿਆ ਹੈ। ਹੈ ਜਿਤ ਚਾਹੇ ਚਲੋ ਤੇ ਜਾਈ। ਮਾਰਾ ਉਹ ਜਿੱਧਰ ਨੂੰ ਚਾਹਨਾ ਉੱਧਰ ਚਲੋ, ਉਸੇ ਤੇ ਜਾਈ, ਉੱਥੇ ਉਸੇ ਜਗ੍ਹਾ ਤੇ। ਬਿੰਦ ਕਰੈ ਬਿਨ ਬਿੰਦ ਇਹਾ ਨਰ। ਇੱਥੇ ਦੇ ਜਿਹੜੇ ਲੋਕ ਬਿਨਾਂ ਜਾਣੇ ਤੋਂ ਐਵੇਂ ਤੁਹਾਡੀ ਨਿੰਦਿਆ ਕਰੀ ਜਾਂਦੇ। ਮੰਦ ਮਤੀ ਗਤ ਪੰਥ ਭੁਲਾਈ। ਕਹਿੰਦੇ ਭੈੜੀ ਮਤ ਵਾਲੇ ਆ, ਮੁਕਤੀ ਦਾ ਰਸਤਾ ਉਹ ਤੇ ਭੁੱਲੇ ਹੋਏ ਆ। ਜੋ ਤੁਮਰੇ ਔਰ ਸੋ ਤੁਮ ਜਾਣਾ ਹੋ। ਮਹਾਰਾਜ ਜੋ ਤੁਹਾਡੇ ਹਿਰਦੇ ਵਿੱਚ ਹੁੰਦੀ ਉਹ ਤੁਸੀਂ ਜਾਣਦੇ ਹੋ। ਮੋਹ ਔਰ ਲਾਗਤ ਹੈ ਦੁਖਦਾਈ। ਮੈਨੂੰ ਤਾਂ ਮਹਾਰਾਜ ਜਿਹੜੇ ਤੁਹਾਡੀ ਲੋਕ ਨਿੰਦਿਆ ਜੀ ਕਰਦੇ ਆ ਬੜੀ ਦੁਖਦਾਈ ਲੱਗਦੀ ਆ, ਦੁੱਖ ਦਿੰਦੀ ਆ ਤੁਹਾਡੀ ਨਿੰਦਿਆ। ਸ੍ਰੀ ਮੁਖ ਤੇ ਪੁੰਨ ਬੈਨ ਭਨੇ। ਗੁਰੂ ਮਹਾਰਾਜ ਨੇ ਸੁਣ ਕੇ ਮੁਖੋਂ ਮਰਦਾਨੇ ਨੂੰ ਬਚਨ ਕਹੇ। ਅਬਲੇ ਵਿਦਾ ਗਮਨੈ ਮਰਦਾਨਾ। ਮੈਂ ਵੀ ਮਰਦਾਨੇ ਭਾਈ ਲਾਲੋ ਤੋਂ ਵਿਦਾ ਲੈ ਕੇ ਆਪਾਂ ਫਿਰ ਚੱਲਦੇ ਹਾਂ। ਹੋਤ ਭਲੋ ਰਹਿਬੋ ਤਹੀ। ਕਿਉਂਕਿ ਮਰਦਾਨੇ ਉਸ ਥਾਂ ਰਹਿਣਾ ਚੰਗਾ ਹੁੰਦਾ। ਸਤ ਸੰਗਤ ਕੋ ਮਿਲਬੋ ਜਿਹ ਥਾਨਾ। ਇਸ ਸਥਾਨ ਤੇ ਕਹਿੰਦੇ ਸਤਸੰਗਤ ਮਿਲੀ, ਸਤਸੰਗਤ ਇਕੱਠਿਆ ਹੁੰਦੀ। ਖੁੱਲੀ ਹੈ। ਮਾਨਵ ਦੇਖ ਦੁਖਾਂ ਦੁਸ਼ਟ ਆਤਮ, ਐਵੇਂ ਦੁਸ਼ਟ ਮਨ ਵਾਲੇ ਜਿਹੜੇ ਲੋਕ ਦੇਖ ਦੇਖ ਕੇ ਦੁਖੀ ਹੁੰਦੇ ਸਨ। ਧਾਮ ਰਹੇ ਸਿੱਖ ਜਾਨ ਸੁਜਾਨਾ, ਕਿਉਂਕਿ ਜਿਹੜਾ ਸਿੱਖ ਹੈ ਸੁਗੁਰ ਸੁਜਾਨ ਸੀ, ਇਸ ਸੁਗੁਰ ਸੁਜਾਨ ਸਿੱਖ ਜਾਣ ਕੇ ਦੇ ਘਰ ਦੇ ਵਿੱਚ ਹੀ ਆਪਾਂ ਰਹਿ ਗਏ ਹਾਂ। ਦੇਸ਼ ਵਿਦੇਸ਼ ਸੈਲ ਕਰੇ, ਭਾਵੇਂ ਮਰਦਾਨਾ ਦੇਸਾਂ ਪ੍ਰਦੇਸਾਂ ਦੀ ਸੈਲ ਕਰਾਂਗੇ। ਦਰਵੇਸ਼ ਕੇ ਬੇਸ ਭਨੈ ਸੁਖਦਾਨਾ, ਕਹਿੰਦੇ ਦਰਵੇਸ਼ਾਂ ਦੇ ਲਿਬਾਸ ਵਿੱਚ ਸੁੱਖਾਂ ਨੂੰ ਦੇਣ ਵਾਲੇ ਵਚਨ ਸਤਿਗੁਰੂ ਮਰਦਾਨੇ ਨੂੰ ਕਹੀ ਜਾ ਰਹੇ। ਦਵਈਆ ਛੰਦ ਕਹਿ ਮਰਦਾਨਾ ਜਾਵੋ ਦਿਸ਼ ਜਿਹੇ, ਮਰਦਾਨਾ ਕਹਿਣ ਲੱਗਿਆ ਮਹਾਰਾਜ ਜਿਸ ਤਰਫ ਵੀ ਮੈਂ ਜਾਣਾ ਨਾ ਏਮਨਾਬਾਦ ਵਿੱਚ, ਮੁਝ ਪਿਖ ਇਉਂ ਨਰ ਪ੍ਰਾਹੀ, ਮੈਨੂੰ ਵੇਖ ਵੇਖ ਕੇ ਜਿਹੜੇ ਇੱਥੋਂ ਦੇ ਲੋਕ ਇਉਂ ਕਹਿੰਦੇ, ਇਹ ਆਵਤ ਹੈ ਡੂਮ ਤਸੀ ਕੋ, ਆ ਵੀ ਜਿਹੜਾ ਮਰਦਾਨਾ ਉਹਦਾ ਮਰਾਸੀ ਇਹਦਾ ਇਹ ਕਹਿੰਦੇ ਆ ਰਿਹਾ ਹੈ। ਜੋ ਜਗ ਭਇਓ ਕੁਰਾਹੀ, ਜਿਹੜਾ ਗੁਰੂ ਨਾਨਕ ਕਹਿੰਦੇ ਸੰਸਾਰ ਦੇ ਵਿੱਚ ਕੁਰਾਹੀਆ ਹੋ ਗਿਆ, ਘਰ ਬਾਰ ਛੱਡ ਕੇ ਇੱਧਰ ਐਵੇਂ ਤੁਰਨ ਫਿਰਨ ਲੱਗ ਪਿਆ ਹੈ, ਤੇ ਨੀਵਾਂ ਦੇ ਘਰੇ ਜਾ ਕੇ ਰੋਟੀਆਂ ਖਾਣ ਲੱਗ ਪਿਆ। ਸੁਣ ਕਰ ਰਿਸ ਆਵਤ ਹੈ ਮਨ ਮੈਂ, ਰਾਏ ਇਸ ਤਰ੍ਹਾਂ ਮੇਰੇ ਮਨ ਵਿੱਚ ਸੁਣ ਕੇ ਬਹੁਤ ਗੁੱਸਾ ਆਉਂਦਾ ਹੈ। ਰਹੋ ਨਾ ਕਰਹੋ ਪਿਆਨਾ, ਇਸ ਕਰਕੇ ਮਾਰਾ ਆਪਾਂ ਇੱਥੇ ਇਮਨਾਬਾਦ ਨਹੀਂ ਰਹਿਣਾ, ਇੱਥੋਂ ਆਪਾਂ ਚੱਲ ਹੀ ਮਾਰ ਗਏ। ਬਿਕਸ ਕਪੋਲਨ ਤੇ ਇਉਂ ਭਾਖੀ, ਗੁਰੂ ਮਾਰਾ ਮੁੱਖਾਂ ਤੋਂ ਥੋੜਾ ਜਿਹਾ ਹੱਸਦਿਆਂ ਉਹ ਕਿਹਾ ਹੈ, ਪ੍ਰਾਤ ਚੱਲੈ ਮਰਦਾਨਾ, ਮਰਦਾਨੇ ਫਿਰ ਆਪਾਂ ਕੱਲ ਨੂੰ ਚੱਲ ਪਵਾਂਗੇ। ਦੋਹਰਾ ਭਈ ਭੋਰ ਗੁਰ ਬਚ ਕਹੈ, ਇਉਂ ਕਹਿੰਦੇ ਜਦੋਂ ਸਵੇਰ ਹੋ ਗਈ ਹੈ ਨਾ, ਉਸੇ ਵੇਲੇ ਬਚਨ ਕਿਹਾ, ਲਾਲੋ ਚਿਤ ਕਰਤਾਰ, ਭਾਈ ਲਾਲੋ ਤੈਨੂੰ ਕਰਤਾਰ ਚਿਤ ਵੀ ਜਾਂ ਆਉਂਦਾ ਰਹੇ, ਅਨੰਤ ਦੇਸ਼ ਕੋ ਰਮਪ ਹੈ, ਅਸੀਂ ਵੀ ਹੁਣ ਕਿਸੇ ਹੋਰ ਦੇਸ਼ ਨੂੰ ਜਾਣੇ ਹਾਂ, ਹਿਰਨ ਹੇਤ ਹਮਾਰ, ਹੋਰ ਕਿਸੇ ਦੇਸ਼ ਨੂੰ ਸਾਡਾ ਦੇਖਣ ਵਿੱਚ ਕਹਿੰਦੇ ਹੇਤ ਹੈ ਭਲਾ ਹੈਤ ਹੈ। ਸਵਈਆ ਆਗਨ ਕੌਣ ਭਇਓ ਤਜ ਭਾਨ, ਇਸ ਵੇਲੇ ਲਾਲੋ ਬੋਲਿਆ ਮਾਰਾ ਕਿਹੜਾ ਗੁਨਾਹ ਹੋ ਗਿਆ ਜਿਸ ਕਰਕੇ ਮੇਰਾ ਘਰ ਤੁਸੀਂ ਛੱਡ ਰਹੇ ਹੋ, ਕੌਣ ਕਰੋ ਦਰੁਤ ਕਿਉਂ ਨਾ ਰਹੋ, ਛੇਤੀ ਦੇ ਕੇ ਚੱਲਣਾ ਚਾਹੁੰਦੇ ਹੋ, ਕਿਉਂ ਨੀ ਮੇਰੇ ਘਰ ਵਿੱਚ ਰਹਿੰਦੇ, ਜਾਨੋ ਦਾਸ ਮੁਝੈ ਸੁਖ ਰਾਸ, ਇਹ ਸੁਖਾਂ ਦੇ ਖਜ਼ਾਨੇ ਮੈਨੂੰ ਆਪਣਾ ਸੇਵਕ ਜਾਣੋ, ਉਦਾਸ ਭਏ ਕਿਵ ਵਾਕ ਕਹੋ, ਕਿਵੇਂ ਉਪਰਾਮ ਹੋ ਗਏ ਬਚਨ ਕਹੋ ਜੀ, ਸ੍ਰੀ ਪ੍ਰਭ ਭਾਖਤ ਔਗਣ ਤੋਰਨ, ਮਹਾਰਾਜ ਕਹਿੰਦੇ ਵੀ ਲਾਲੋ ਤੇਰੇ ਵੀ ਤਾਂ ਕੋਈ ਔਗਣ ਹੈ ਨਹੀਂ, ਮਾਨਵ ਮੂਰਖ ਜੰਤ ਲਹੋ, ਜਿਹੜੇ ਅਮਨਾਬਾਦ ਦੇ ਮੂਰਖ ਲੋਕ ਵੇਖ ਵੇਖ ਕੇ ਐਵੇਂ ਖਿਜਦੇ ਆ ਕਿ ਚੀਚੀਆਂ ਜੀਆਂ ਵੱਟਦੇ, ਹੈ ਸਤਸੰਗ ਰਹਿਣ ਭਲੋ, ਐ ਵੀ ਲਾਲੋ ਜਿੱਥੇ ਸਤਸੰਗਤ ਹੋਵੇ ਉੱਥੋਂ ਰਹਿਣਾ ਚੰਗਾ ਹੁੰਦਾ, ਤੇ ਬਾਸੁਰ ਰਹਿਣ ਆਨੰਦ ਅਹੋ, ਉੱਥੇ ਦਿਨ ਰਾਤ ਕਹਿੰਦੇ ਬੜਾ ਭਾਰੀ ਆਨੰਦ ਹੀ ਆਨੰਦ ਹੁੰਦਾ, ਸੰਤ ਮਤੋ ਪਰਮੇਸ਼ੁਰ ਅੰਗ, ਹਾਂ ਉਸ ਵੇਲੇ ਭਾਈ ਲਾਲੋ ਬੋਲਿਆ ਵੀ ਮਹਾਰਾਜ ਦਾ ਸੰਤਾਂ ਮਰਦਾ ਵੜ ਲੈ, ਤੁਸੀਂ ਤਾਂ ਪਰਮੇਸ਼ਰ ਦਾ ਸੋਹਣਾ ਸਰੂਪ ਹੋ, ਬਿਲੋਕ ਤੁਮੈਂ ਖਿਜ ਕਿਉਂ ਦੁੱਖ ਪਾਵੈ, ਤੁਹਾਨੂੰ ਵੇਖ ਵੇਖ ਕੇ ਕਿਉਂ ਖਿਜਦੇ ਕਿਉਂ ਦੁੱਖ ਪਾਉਂਦੇ, ਕਾਜ ਨਹੀਂ ਕਿਹ ਸੰਗ ਤੁਮਾਰ, ਤੁਹਾਡਾ ਤਾਂ ਕਿਸੇ ਨਾਲ ਕੋਈ ਕੰਮ ਕਾਰ ਹੈ ਹੀ ਨਹੀਂ, ਪਚੀ ਭਾਬ ਮਾਹੇ ਜੋ ਬਿਲ ਲਾਵੈ, ਸੰਸਾਰ ਦੇ ਵਿੱਚ ਬੰਧਨਾਂ ਵਿੱਚ ਖਪੇ ਹੈ ਜਿਹੜੇ ਤੁਹਾਨੂੰ ਦੇਖ ਕੇ ਬਰਲਾਵ ਕਰਦੇ ਐਵੇਂ ਔਖੇ ਹੁੰਦੇ, ਸੰਤਾਂ ਸੋ ਮਿਲ ਬੋਲਣ ਬੈਸਣ, ਸੰਤਾਂ ਨਾਲ ਮਿਲਣਾ ਬੋਲਣਾ ਬੈਠਣਾ, ਹਿਰਤ ਹੀ ਹਿਰਦਾ ਹੁਲ ਸਾਵੈ, ਸਾਰ ਹਿਰਦਾ ਖੁਸ਼ ਹੋ ਜਾਂਦਾ ਹੈ, ਕੋ ਇੱਕ ਬਾਸੁਰ ਮੋਹੇ ਆਵਾਸ, ਇਸ ਕਰਕੇ ਮਹਾਰਾਜ ਤੁਸੀਂ ਸਾਧੂ ਕੁਝ ਕੁ ਦਿਨ ਤਾਂ ਹੋਰ ਮੇਰੇ ਘਰ ਦੇ ਵਿੱਚ ਰਹੋ, ਸੁਖ ਕਾਰ ਭਲੇ ਤੁਮ ਭਾਵੇ, ਸੁਖਾਂ ਦੇ ਖਜ਼ਾਨੇ ਰਹੋ ਜੇ ਤੁਹਾਨੂੰ ਭਾਵੇ ਚੰਗਾ ਹੈ, ਸ੍ਰੋਣ ਸੁਨੇ ਬਚ ਫੇਰ ਕਹਿਓ, ਲਾਲੋ ਜੀ ਦੇ ਬਚਨ ਸੁਣੇ ਮਹਾਰਾਜ ਨੇ ਫੇਰ ਬਚਨ ਕਿਹਾ, ਤੇ ਸਾਚ ਕਹੋ ਇਹ ਕੂਰ ਨਰਾਈ, ਸਾਚ ਕਹੋ ਇਹ ਕੂਰ ਨਰਾਈ, ਇਹ ਲਾਲੋ ਸੱਚ ਕਹਿੰਦੇ, ਇਹਦੇ ਵਿੱਚ ਰਾਈ ਜਿੰਨਾ ਵੀ ਭੋਲਾ ਮਾਤਰ ਵੀ ਝੂਠ ਨਹੀਂ ਹੈ ਬੇਕਰਾਲ ਸੰਸਾਰ ਵਿਆਕੁਲ ਇਹਦਾ ਭਿਆਨਕ ਸੰਸਾਰ ਹੈ ਕਹਿੰਦਾ ਬੜਾ ਵਿਆਕੁਲ ਹੋ ਰਿਹਾ ਉਹ ਦੁਖੀ ਹੋ ਰਿਹਾ ਪਾਗਲ ਸੋਧਨ ਜਾਣਤ ਕਾਈ ਅਗਲੀ ਪ੍ਰਲੋਕ ਦੀ ਇਹ ਭੋਲਾ ਮਾਤਰ ਖਬਰਸਾਰ ਨਹੀਂ ਜਾਣਦਾ ਬੈਠਤ ਉਠਤ ਤੂਸ਼ਣ ਬੋਲਤ ਸੰਸਾਰ ਦੇ ਲੋਕਾਂ ਨਾਲ ਬੈਠੀਏ ਉੱਠੀਏ ਚੁਪਰੀਏ ਜਾਂ ਬੋਲੀ ਜਾਈਏ ਚਾਲਤ ਨਾ ਹਿਨ ਮੇਵਹਿ ਭਾਈ ਇਹਨਾਂ ਦੇ ਕੋਲੋਂ ਉੱਠ ਕੇ ਕਿਸੇ ਪਾਸੇ ਨੂੰ ਚੱਲ ਪਈਏ ਇਹ ਭਰਾਵਾ ਕਿਸੇ ਤਰ੍ਹਾਂ ਵੀ ਇਹਨਾਂ ਨਾਲ ਕਹਿੰਦੇ ਮੇਵਾ ਕੀ ਸਮਾਈ ਨਹੀਂ ਹੁੰਦੀ ਇਹਨਾਂ ਨਾਲ ਕਿਸੇ ਢੰਗ ਨਾਲ ਵੀ ਪੂਰਾ ਨਹੀਂ ਉਤਰਿਆ ਜਾ ਸਕਦਾ ਨਾ ਗੁਜ਼ਰੇ ਇਹ ਨਾਲ ਭਲੇ ਹਾਂ ਕਹਿੰਦੇ ਇਹਨਾਂ ਦੀ ਤਾਂ ਭਲੇ ਲੋਕਾਂ ਨਾਲ ਗੁਜ਼ਾਰਾ ਨਹੀਂ ਹੁੰਦਾ ਭਗਤਾਂ ਦਾ ਇਸ ਬੀਚ ਨਹੀਂ ਇਸ ਬੀਚ ਨਹੀਂ ਬਣ ਆਈ ਇਹਨਾਂ ਕਹਿੰਦੇ ਭਗਤਾਂ ਦੇ ਨਾਲ ਇਹਨਾਂ ਲੋਕਾਂ ਦੀ ਕਿਵੇਂ ਵੀ ਬਣ ਆਉਂਦੀ ਨਹੀਂ ਕਿਸੇ ਤਰ੍ਹਾਂ ਭਗਤਾਂ ਦੀ ਤੇ ਇਹਨਾਂ ਲੋਕਾਂ ਦੀ ਪਚਿਆਂ ਹੋਇਆਂ ਦੀ ਕਿਵੇਂ ਚੰਗੀ ਤਰ੍ਹਾਂ ਬਣ ਨਹੀਂ ਆਉਂਦੀ ਇਹ ਹੋਰ ਰੂਪ ਦੇ ਹਨ ਲੋਕ ਸ੍ਰੀ ਮੁਖ ਵਾਕ ਵਾਕ ਇਸ ਕਲੀਓ ਪੰਜ ਭੀਤੀਓ ਭਾਈ ਲਾਲੋ ਨੂੰ ਸੰਬੋਧਨ ਕਰਕੇ ਮਹਾਰਾ ਮੁਖੋਂ ਬਚਨ ਕਹਿਣ ਲੱਗੇ ਭਾਈ ਬੰਨੋ ਦੀ ਭੀੜ ਦੇ ਵਿੱਚ ਸ਼ਬਦ ਲਿਖਿਆ ਦਮਨਵੀ ਸਰੂਪ ਤੇ ਕਰਤਾਰ ਸਰੂਪ ਦੇ ਵਿੱਚ ਨਹੀਂ ਹੈਗਾ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਲਿਖਿਆ ਹੈ ਮਹਾਰਾਜ ਕਹਿੰਦੇ ਇਸ ਕਲਯੁਗ ਜਿਹੜਾ ਕਲਯੁਗ ਦਾ ਸਮਾਂ ਇਹਦੇ ਵਿੱਚ ਜਿਹੜੀਆਂ ਪੰਜ ਭੀਤਾਂ ਹਨ ਪੰਜ ਕੰਧਾਂ ਹਨ ਪੰਜ ਰੁਕਾਵਟਾਂ ਹਨ ਜਾਂ ਭੀਤੀ ਉਹਨਾਂ ਪੈਦਾ ਹੈ ਜਿਹੜੀਆਂ ਪੰਜ ਤਰ੍ਹਾਂ ਦੀਆਂ ਪੈਦਾ ਗੱਲਾਂ ਹਨ ਨਾ ਇਹ ਕਲਯੁਗ ਵਿੱਚ ਕਿਉਂ ਕਰ ਰੱਖਾ ਪੱਤ ਵੀ ਲਾ ਲਓ ਇਹ ਜਿਹੜੀਆਂ ਪੰਜ ਤਰ੍ਹਾਂ ਦੀ ਪੈਦਾ ਹੈ ਗੱਲਾਂ ਇਹਨਾਂ ਦੇ ਵਿੱਚ ਰਹਿੰਦੇ ਕਿਵੇਂ ਆਪਣੀ ਇੱਜ਼ਤ ਨੂੰ ਰੱਖੀਏ ਬਣਾ ਸਵਾਰ ਕੇ ਜੇ ਬੋਲਾਂ ਤਾਂ ਆਖੀਏ ਇਹਨਾਂ ਲੋਕਾਂ ਨਾਲ ਕਹਿੰਦੇ ਬੋਲੀਏ ਚੱਲੀਏ ਤਾਂ ਆਖ ਲੇ ਬੜ ਬੜ ਕਰੇ ਬਹੁਤ ਇਹ ਚੁੱਪੀ ਨਹੀਂ ਕਰਦਾ ਐਵੇਂ ਬੜ ਬੜ ਬਹੁਤਾ ਕਰੀ ਜਾਂਦਾ ਬਹੁਤੇ ਬੋਲੀ ਜਾਂਦਾ ਹੈ ਬੜਬੋਲਾ ਬਹੁਤ ਹੈ ਚੁੱਪ ਕਰਾਂ ਤਾਂ ਆਖੀਏ ਇਹ ਕਹਿੰਦੇ ਚੁੱਪ ਕਰਕੇ ਬੈਠ ਜਾਈਏ ਇਹਨਾਂ ਨਾਲ ਗੱਲ ਨਾ ਕਰੀਏ ਤਾਂ ਫਿਰ ਇਉਂ ਆਖਦੇ ਲੋਕ ਇਤ ਘੱਟ ਨਾਹੀ ਮਤ ਇਹ ਜਿਹੜਾ ਮਨੁੱਖ ਹੈ ਇਹਦੇ ਦਿਲ ਦੇ ਅੰਦਰ ਹਿਰਦੇ ਅੰਦਰ ਕੋਈ ਅਕਲ ਮਤ ਨਹੀਂ ਇਹ ਬੋਲਣਾ ਨਹੀਂ ਜਾਣਦਾ ਜੇ ਬਹਿ ਰਹਾ ਤਾਂ ਆਖੀਏ ਇਹ ਕਹਿੰਦੇ ਇਸ ਤਰ੍ਹਾਂ ਇੱਕ ਥਾਂ ਬੈਠ ਰਹੀਏ ਨਾ ਫਿਰ ਕਹਿੰਦੇ ਫਿਰ ਇਉਂ ਆਖਦੇ ਲੋਕ ਬੈਠਾ ਸੱਥਰ ਘੱਤ ਇਹ ਸਾਧੂ ਦਾ ਕੰਮ ਹੁੰਦਾ ਹੈ ਵੀ ਚੱਲਦਾ ਪ੍ਰਵਾਹ ਪਾਣੀ ਦਾ ਪ੍ਰਵਾਹ ਹੁੰਦਾ ਸਾਧੂ ਚੱਲਦਾ ਫਿਰਦਾ ਇਹ ਕਹਿੰਦੇ ਇੱਥੇ ਸੱਥਰ ਜਾ ਖਾ ਕੇ ਬਹਿ ਗਿਆ ਇੱਥੇ ਮਲ ਕੇ ਬਹਿ ਗਿਆ ਡੇਰਾ ਉੱਠ ਜਾਈ ਤਾਂ ਆਖੀਏ ਇਹ ਕਹਿੰਦੇ ਇਹਨਾਂ ਤੋਂ ਸੁਣ ਕੇ ਉੱਠ ਕੇ ਚਲੇ ਜਾਈਏ ਫਿਰ ਇਉਂ ਆਖਦੇ ਹੋ ਬੋਲਦੇ ਸ਼ਾਰ ਗਿਆ ਸਿਰ ਘੱਤ ਇਹ ਸਾਧ ਸੰਤ ਸਾਡੇ ਸਿਰ ਵਿੱਚ ਸ਼ਾਹ ਪਾ ਕੇ ਚਲਿਆ ਗਿਆ ਵੀ ਇੱਥੇ ਦੋ ਪ੍ਰਸ਼ਾਦੇ ਨਹੀਂ ਮਿਲਦੇ ਜੇ ਘਰ ਨਿਮਾਂ ਤਾਂ ਆਖੀਏ ਇਹਨਾਂ ਦੇ ਅੱਗੇ ਨਿਵਕੇ ਰਹੀਏ ਨਿਮਰਤਾ ਰਹੀਏ ਪਿਓ ਅੱਗਿਓ ਬੋਲਦੇ ਡਰਦਾ ਕਰੇ ਭਗਤ ਇਹ ਸਾਥੋਂ ਡਰਦਾ ਹੋਇਆ ਸਾਡੀ ਭਗਤੀ ਕਰਦਾ ਤਾਂ ਸਾਡੇ ਅੱਗੇ ਝੁਕਦਾ ਇਹਦੇ ਅੰਦਰ ਕੋਈ ਗੁਨਾਹ ਹੋਣਾ ਹੈ ਕਾਈ ਗੱਲੀ ਨਾ ਮੇਵ ਨਹੀਂ ਵੀ ਭਾਈ ਲਾ ਲਓ ਕਿਸੇ ਗੱਲ ਵਿੱਚ ਇਹਨਾਂ ਨਾਲ ਸਮਾਈ ਨਹੀਂ ਹੁੰਦੀ ਇਹਨਾਂ ਨਾਲ ਕਿਸੇ ਗੱਲੋਂ ਵੀ ਪੂਰਿਆ ਨਹੀਂ ਉਤਰਿਆ ਜਾਂਦਾ ਹੈ ਜਿੱਥੇ ਕੱਢਾਂ ਝੱਤ ਹਾਂ ਕਿੱਥੇ ਅਸੀਂ ਕਹਿੰਦੇ ਆਪਣਾ ਜਿਹੜਾ ਝੱਤ ਕੀ ਸਮਾਂ ਕੱਢੀਏ ਕਿੱਥੇ ਆਵਾ ਸਮਾਂ ਗੁਜ਼ਾਰੀਏ ਇੱਥੇ ਉੱਥੇ ਨਾਨਕਾ ਇਸ ਕਰਕੇ ਕਹਿੰਦੇ ਇੱਥੇ ਵੀ ਉੱਥੇ ਪ੍ਰਲੋਕ ਵਿੱਚ ਵੀ ਕਰਤਾ ਰੱਖੇ ਪੱਤ ਇਹ ਤਾਂ ਭਾਈ ਲਾ ਲਓ ਜੀ ਜੇ ਕਰਤਾਰ ਹੀ ਹੈ ਜਿਸ ਤੋਂ ਕਿਸੇ ਦੀ ਮਨੁੱਖ ਦੀ ਰੱਖੇ ਤਾਂ ਰਹਿ ਸਕਦੀ ਹੈ ਨਹੀਂ ਇਹ ਜਿਹੜੇ ਲਾਣਾ ਹੈ ਕਹਿੰਦੇ ਕਿਸੇ ਦੀ ਇੱਜ਼ਤ ਸਰੋ ਨਹੀਂ ਰਹਿਣ ਦਿੰਦੇ ਹੈ ਇਹ ਕੁਝ ਨਾ ਕੁਝ ਤਬਾ ਲਾਈ ਰੱਖਦੇ ਹੈ ਜਿਵੇਂ ਸ਼ਿਵਜੀ ਅਤੇ ਪਾਰਵਤੀ ਦੀ ਵੀ ਸਾਖੀ ਵੀ ਇਸੇ ਤਰ੍ਹਾਂ ਦੀ ਆਉਂਦੀ ਹੈ ਇਹੋ ਜਿਹੜੇ ਲੋਕ ਸੀ ਉਹਨਾਂ ਨੂੰ ਦੇਖ ਕੇ ਸ਼ਿਵਜੀ ਅਤੇ ਪਾਰਵਤੀ ਕਹਿੰਦੇ ਬੈਲ ਤੋਂ ਉੱਤਰ ਕੇ ਅਤੇ ਇਸ ਤਰ੍ਹਾਂ ਔਰ ਇਸ ਤਰ੍ਹਾਂ ਜਿਹੜੀ ਸੀ ਜੀ ਫੜ ਕੇ ਅਤੇ ਉਹ ਤੁਰ ਪਏ ਅਤੇ ਪਾਰਵਤੀ ਨੇ ਕਹਿੰਦੇ ਮਹਾਰਾਜ ਵੀ ਕੀ ਗੱਲ ਹੈ ਕਹਿੰਦੇ ਵੀ ਆ ਸਾਹਮਣੇ ਜਿਹੜਾ ਪਿੰਡ ਆ ਰਿਹਾ ਨਾ ਉਹਨੂੰ ਲੋਕਾਂ ਨੂੰ ਦੇਖ ਕੇ ਕਹਿੰਦੇ ਐਸਾ ਕਰਿਆ ਹੈ ਅਤੇ ਪਾਰਵਤੀ ਨੇ ਕਹਿੰਦੇ ਮਹਾਰਾਜ ਤੁਸੀਂ ਉਹਨਾਂ ਨੂੰ ਕੀ ਹੈ ਕਹਿੰਦੇ ਵੀ ਉਹ ਪੁੱਠਾ ਸਿੱਧਾ ਬੋਲਣਗੇ ਇਸ ਕਰਕੇ ਆਪਾਂ ਐਂ ਆ ਪਾਸੇ ਦੀ ਹੋ ਕੇ ਲੰਘ ਜਾਂਦੇ ਹਾਂ ਕਹਿੰਦੇ ਨਹੀਂ ਮਹਾਰਾਜ ਆਪਾਂ ਵਿਚਾਲ ਦੀ ਲੰਘਾਂਗੇ ਆਪਾਂ ਨੂੰ ਕੀ ਆਖਣਗੇ? ਕਹਿੰਦੇ ਚੰਗਾ ਫਿਰ ਇਹਨਾਂ ਨੂੰ ਸੁਣ ਲੈ, ਇਹਨਾਂ ਦੀਆਂ ਖਰੀਆਂ ਖਰੀਆਂ। ਜਦੋਂ ਅੰਦਰ ਬਸ ਪਹਿਲੇ ਵਿੱਚ ਗਏ ਜਿੱਥੇ ਉਹ ਛੱਤ ਜੀ ਲੱਗੀ ਆ, ਥੋੜ੍ਹਾ ਜਿਹਾ ਬਣਿਆ ਜੇ ਨੇ, ਉਹ ਬੈਠੇ ਸੀ ਪੰਜ ਸੱਤ, ਦੇਖ ਕੇ ਕਹਿਣ ਲੱਗੇ ਵੀ ਵੇਖੋ ਆ ਬੈਠ ਜਾ ਕਿਵੇਂ ਇਹਨਾਂ ਨੇ ਪਾਲਿਆ ਪੋਸਿਆ। ਅਤੇ ਆਪ ਤੁਰੇ ਆਉਂਦੇ ਆ, ਉਹ ਚਲੋ ਬੁੱਢੇ ਨੇ ਤਾਂ ਚਲੋ ਨਹੀਂ ਸੀ, ਆਪ ਬੁੜਾ ਚੜ ਪੈਂਦਾ ਨਹੀਂ ਆ, ਜਿਹੜੀ ਨਾਲ ਆ ਨੌਜਵਾਨ ਇਹਨੂੰ ਚੜਾ ਲੈਂਦਾ, ਇਹ ਤਾਂ ਉਹਨੂੰ ਐਵੇਂ ਪੱਠੇ ਪਾ ਕੇ ਖੋਣਾ, ਇਹ ਤਾਂ ਬਿਲਕੁਲ ਕੀ ਕਰੋ। ਉਹ ਸੁਣਿਆ ਅਤੇ ਫਿਰ ਉਹ ਕਹਿੰਦੇ ਵੀ ਚਲੋ ਮਹਾਰਾਜ ਮੈਂ ਬਹਿ ਜਾਂਦੀ ਹਾਂ, ਮੈਂ ਤਾਂ ਫਿਰ ਨਹੀਂ ਕੁਝ ਕਹਿਣਗੇ। ਉਹ ਅਗਲੀ ਸੱਥ ਆ ਗਈ, ਉੱਥੇ ਬੈਠੇ ਹੈ। ਫਿਰ ਉਹ ਸ਼ਿਵ ਜੀ ਨੂੰ ਲੱਗ ਗਏ ਖਰੀਆਂ ਸਨ, ਕਹਿੰਦੇ ਬੈਲ ਨੇ ਵੇਖੋ ਮੁੱਲੇ ਜੀ ਨੇ ਕਿਵੇਂ ਚਮਲਾਈ ਹੈ। ਸੁਣ ਕੇ ਉਹ ਹਰਬਤੀ ਕਹਿੰਦੇ ਮਹਾਰਾਜ ਤੁਸੀਂ ਛੱਡ ਦਿਓ। ਅਗਲੀ ਸੱਥ ਆ ਗਈ, ਉਹ ਕਹਿੰਦੇ ਦੇਖੋ ਇਹ ਮੌਲਾ ਜਾਂ ਕੀ ਕਰ, ਉਹ ਵਿਚਾਰੀ ਤੁਰੀ ਆਉਂਦੀ ਹੈ ਅਤੇ ਆਹ ਉੱਤੇ ਚੜਿਆ ਬੈਲ ਦੇ। ਇਸ ਤਰ੍ਹਾਂ ਫਿਰ ਦੋਵੇਂ ਚੜ ਗਏ। ਫਿਰ ਉਹ ਦੂਜੇ ਥਾਂ ਵੇਖਿਆ ਵਿਚਾਰਾ ਗਰੀਬ ਜਿਹਾ, ਕਹਿੰਦੇ ਉਹ ਦੋ ਜਾਣੇ ਚੜੇ ਜਾਂਦੇ, ਕਹਿੰਦੇ ਵਿਚਾਰਾ ਨਹੀਂ ਬੋਲਦਾ, ਇਹਨਾਂ ਨੂੰ ਮਾੜਾ ਮੋਟਾ ਉਹ ਇਕੱਠੇ ਲੈ ਕੇ ਤੁਰ ਪਏ। ਅਤੇ ਫਿਰ ਕਹਿੰਦੇ ਇਹ ਤੋਂ ਵਿਹਲੇ ਤੋਂ ਪੱਠੇ ਪਰਾਉਣੇ। ਉਹ ਸਜਣੀ ਗੁਰੂ ਮਹਾਰਾਜ ਨੇ ਭਾਈ ਲਾਲੋ ਜੀ ਨੂੰ ਇਹ ਫਿਰ ਸ਼ਿਵ ਜੀ ਦੀ ਪਾਰਵਤੀ ਦੀ ਸਾਖੀ ਜੀ ਇਹ ਸੁਣਾਈ ਵੀ ਕਹਿੰਦੇ ਇਹੋ ਜਿਹੇ ਲੋਕ ਅਹਿਮਦਾਬਾਦ ਦੇ ਵੀ ਭਾਈ ਲਾਲੋ, ਇਹਨਾਂ ਨਾਲ ਕਿਸੇ ਨਾਲ ਨਹੀਂ ਸੁਣਿਆ ਜਾਂਦਾ। ਮਰਦਾਨੇ ਨੂੰ ਵੀ ਸਮਝਾਉਂਦੇ ਆ ਵੀ ਜਿਵੇਂ ਮਰਜ਼ੀ ਗੱਲ ਹੈ, ਇਹਨਾਂ ਨੇ ਐਂ ਭੁਕਾਈ ਮਾਰਨੀ ਮਾਰਨੀ, ਇਹਨਾਂ ਨੇ ਬੋਲਣਾ ਹੀ ਹੈ, ਇਸ ਕਰਕੇ ਤੂੰ ਕੰਨਾਂ ਵਿੱਚ ਬੁਝੇ ਦੇ ਕੇ ਅਤੇ ਪਰਮੇਸ਼ਰ ਦਾ ਸਿਮਰਨ ਕਰੀ ਜਾ। ਇਹ ਆਪਣਾ ਕਰੀ ਜਾਂਦੇ, ਤੂੰ ਆਪਣਾ ਕਰੀ ਕਰਾਈ ਚੱਲ। ਦੋਹਰਾ ਸੁਣ ਲਾਲੋ ਸੰਸਾਰ ਤੇ, ਭਾਈ ਲਾਲੋ ਸੁਣ ਸੁਣ ਲਾ, ਜਿਹੜਾ ਸੰਸਾਰ ਹੈ ਜੇ ਰਾਖ ਕਰਤਾਰ, ਕਰਤਾਰ ਕਹਿੰਦੇ ਇਹਨਾਂ ਲੋਕਾਂ ਤੋਂ ਇੱਜ਼ਤ ਬਰੋ ਬਚਾ ਕੇ ਰੱਖ ਲੇ ਤਾਂ ਰੱਖ ਲੈ, ਤੋ ਰਹਿਬੋ ਇਹ ਤੇ ਬਣ, ਤਾਂ ਇਹ ਸੰਸਾਰ ਤੋਂ ਕਹਿੰਦੇ ਇਸ ਸੰਸਾਰ ਦੇ ਵਿੱਚ ਇੱਜ਼ਤ ਬਰੋ ਰਹਿਣਾ ਬਣ ਸਕਦਾ, ਇੱਜ਼ਤ ਬਰੋ ਸਹਿਤ ਹੋ ਸਕਦਾ ਹੈ ਇਹ ਗਰਤ ਅਪਾਰ। ਸੰਸਾਰ ਕਹਿੰਦੇ ਬਹੁਤ ਵੱਡਾ ਟੋ ਹੈ, ਕਹਿੰਦੇ ਡੇੜਾ ਡਿੱਗ ਪਿਆ, ਇਹਦੇ ਵਿੱਚੋਂ ਨਿਕਲਣਾ ਬਹੁਤ ਔਖਾ ਹੈ। ਦਵਈਆ ਛੰਦ ਪੁਨ ਉਦਾਸ ਔਰ ਮਹਿ ਮਰਦਾਨਾ, ਇਧਰ ਮਰਦਾਨਾ ਜਦੋਂ ਮਹਾਰਾਜ ਰਹਿ ਪਏ ਆ ਤੇ ਫਿਰ ਬੜਾ ਉਪਰਾਮ ਹੈ। ਦੇਖ ਦੁਖੈ ਮਤ ਮੰਦੇ, ਕਿਉਂਕਿ ਭੈੜੀ ਮਤ ਵਾਲੇ ਦੇਖ ਦੇਖ ਕੇ ਮਰਦਾਨੇ ਨੂੰ ਬਹੁਤ ਔਖੇ ਜਾਂਦੇ, ਉਹਨਾਂ ਨੂੰ ਦੇਖ ਕੇ ਔਖਾ ਹੁੰਦਾ। ਸੁਣ ਲਾਲੋ ਮਨ ਦੀਨ ਭਇਓ ਬਹੁ, ਇਧਰ ਭਾਈ ਲਾਲੋ ਜੀ ਸੁਣ ਕੇ ਮਨ ਵਿੱਚ ਬਹੁਤ ਆਈ ਨਮਾਣਾ ਹੋਇਆ। ਪੁਨ ਪੁਨ ਪਦ ਪਰ ਬੰਦੇ, ਮਹਾਰਾਜ ਨੂੰ ਬਾਰ ਬਾਰ ਚਰਨਾ ਤੇ ਮੱਥੇ ਟੇਕ ਰਹਿ ਕੇ ਮਹਾਰਾਜ ਜਰੂਰ ਰਹੋ ਨਾ ਜਾਵੋ ਜੀ, ਇੱਕ ਮਾਸ ਮੁਝ ਰਹੋ ਅਵਾਸ, ਚਲੋ ਮਹਾਰਾਜ ਬਹੁਤਾ ਨਹੀਂ ਹੈ ਤੇ ਇੱਕ ਮਹੀਨਾ ਤਾਂ ਮੇਰੇ ਘਰ ਦੇ ਵਿੱਚ ਜਰੂਰ ਰਹੋ ਜੀ। ਬਿਨੈ ਬਿਲੋ ਕਹੋ ਸਵਾਮੀ, ਇਹ ਮਹਾਰਾਜ ਮਾਲਕ ਮੇਰੀ ਬੇਨਤੀ ਨੂੰ ਤੁਸੀਂ ਦੇਖੋ। ਪੁਨ ਗਮਨ ਹੋ ਜਿਤ ਇੱਛਾ ਹੋਵੇ ਹੈ, ਫਿਰ ਮਹਾਰਾਜ ਜਿੱਧਰ ਤੁਹਾਡੀ ਇੱਛਾ ਹੋਵੇ ਉੱਧਰ ਚਲੇ ਜਾਇਓ। ਸ੍ਰੀ ਗੁਰ ਅੰਤਰ ਜਾਮੀ, ਗੁਰੂ ਮਹਾਰਾਜ ਤੁਸੀਂ ਤਾਂ ਦਿਲਾਨੀਆਂ ਜਾਣਨ ਵਾਲੇ ਹੋ। ਦੇਖ ਦੀਨਤਾ ਦਾਸ ਈਠ ਕੀ, ਪਿਆਰੇ ਸੇਵਕ ਦੀ ਅੰਗ ਨਿਮਰਤਾ ਦੇਖ ਕਰਕੇ, ਮਨ ਲਏ ਤੇਹ ਬੈਨਾ, ਭਾਈ ਲਾਲੋ ਜੀ ਦੇ ਬਚਨਾਂ ਨੂੰ ਮਹਾਰਾਜ ਨੇ ਖਿੜੇ ਮੱਥੇ ਮੰਨ ਲਿਆ। ਲਾਲੋ ਬਚਨ ਨਾ ਮਿਟਿਆ ਜਾਏ, ਮਹਾਰਾਜ ਕਹਿੰਦੇ ਲੈ ਵੀ ਭਾਈ ਲਾਲੋ ਤੇਰਾ ਬਚਨ ਮੋੜਿਆ ਨੀ ਜਾਂਦਾ। ਭੰਤ ਭਏ ਗੁਣ ਐਨਾ, ਗੁਣਾਂ ਦੇ ਘਰ ਸਤਿਗੁਰੂ ਜੀ ਉਸ ਵੇਲੇ ਕਹਿਣ ਲੱਗੇ ਵੀ ਚੱਲਾ ਇੱਕ ਮਹੀਨਾ ਤੇਰੇ ਘਰੇ ਰਹੀ ਪੈਨੇ, ਇੱਕ ਮਾਸ ਰਹੀਏ ਮਰਦਾਨਾ। ਮਰਦਾਨੇ ਨੇ ਵੀ ਕਹਿਣ ਲੱਗੇ ਚੱਲ ਵੀ ਆਪਾਂ ਔਖੇ ਸੌਖੇ ਇੱਕ ਮਹੀਨਾ ਇਹਦੇ ਘਰੇ ਰਹੀ, ਉਹ ਨੰਦੀ ਭੰਡੀ ਜਾਣ, ਜੋ ਮਰਜ਼ੀ ਪਕਾਈ ਮਾਰੀ ਜਾਣ, ਬਹਰੋ ਕਰ ਹੈ ਪਿਆਨਾ, ਇੱਕ ਮਹੀਨਾ ਰਹਿ ਕੇ ਫੇਰ ਬਈ ਆਪਾਂ ਚੱਲਾਂਗੇ। ਤ੍ਰਿਸਕਾਰ ਇਸ ਕੋ ਕਰ ਕੈਸੇ, ਇਹ ਹੁਣ ਪਰਮੇਸ਼ਰ ਦਾਸ ਭਗਤੀ ਕਰਨ ਵਾਲੇ ਇਹਦਾ ਨਰਾਦਰ ਸਿਰਜਿਆ ਕਰਕੇ ਕਿਸ ਤਰ੍ਹਾਂ ਚਾਹੇ ਆਨ ਅਸਥਾਨ ਆਪਾਂ ਵੀ ਕਿਸੇ ਹੋਰ ਅਸਥਾਨ ਤੇ ਇਹਦਾ ਨਿਰਾਦਰ ਅਪਮਾਨ ਜਾ ਕਰਕੇ ਕਿਵੇਂ ਜਾਈਏ, ਇਹਦੀ ਮਾੜੀ ਗੱਲ ਹੈ। ਰਹੇ ਦਿਆਲ ਏ ਮਨਾ ਵਾਦੂ ਕਿਉਂ ਕਹਿ ਕੇ ਗੁਰੂ ਮਹਾਰਾਜ ਇੱਕ ਮਹੀਨਾ ਏ ਮਨਾਵਾਦ ਵਿੱਚ ਹੀ ਰਹੇ। ਬਾਸੁਰ ਦੋਏ ਬਤੀਤੇ ਜਦੋਂ ਦੋ ਕੁ ਦਿਨ ਹੋਰ ਲੰਘੇ ਹਾਂ, ਜਿਸ ਕਾਰਨਾਂ ਤੇ ਜਨਮ ਮਰਨ ਗਤ ਜਿਸ ਗੁਰੂ ਨਾਨਕ ਦੀ ਕਿਰਪਾ ਕਰਕੇ ਜਿਹੜਾ ਜਨਮ ਤੇ ਮਰਨ ਦਾ ਦੁੱਖ ਹੈ। ਨਾਮ ਜਪੇ ਜਮ ਪੀਤੇ ਹਾਂ, ਜਿਹੜਾ ਨਾਮ ਜਪਣ ਕਰਕੇ ਜਮਾਂ ਕਹਿੰਦੇ ਪੈ ਕਰਕੇ ਜੜ ਹੋ ਜਾਂਦਾ ਹੈ, ਜਮਾਂ ਬਹੁਤ ਹੀ ਡਰ ਜਾਂਦਾ ਹੈ, ਉਹ ਗੁਰੂ ਨਾਨਕ ਸਾਹਿਬ ਜੀ ਇਸ ਤਰ੍ਹਾਂ ਇੱਕ ਮਹੀਨੇ ਵਾਸਤੇ ਇਸ ਦੇ ਘਰ ਦੇ ਵਿੱਚ ਹੋਰ ਰਹਿ ਪਏ। ਜਿਸ ਤਰ੍ਹਾਂ ਫਿਰ ਮਰਦਾਨੇ ਨੇ ਦੇਖ ਦੂ ਕੇ ਵੀ ਮਹਾਰਾਜ ਤਾਂ ਹੁਣ ਇੱਥੇ ਇੱਕ ਮਹੀਨਾ ਰਹਿਣਗੇ, ਅਤੇ ਮਨ ਵਿੱਚ ਫੁਰਨਾ ਜਿਹਾ ਹੋਇਆ ਹੈ ਵੀ ਚਲੋ ਆਪਾਂ ਫਿਰ ਪਰਿਵਾਰ ਨੂੰ ਮਿਲ ਜੁਲੇ ਆਉਂਦੇ, ਘਰ ਹੋਏ ਆਉਂਦੇ ਹਾਂ, ਜਿਵੇਂ ਆਗਿਆ ਲੈ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਭਾਈ ਮਰਦਾਨਾ ਜੀ ਯਮਨਾਬਾਦ ਤੋਂ ਚੱਲਦੇ ਰਾਏ ਭੋਏ ਦੀ ਤਲਵੰਡੀ ਆਪਣੇ ਜਨਮ ਨਗਰ ਵਿੱਚ ਆ ਗਏ ਸਨ, ਆਪਣੇ ਪਰਿਵਾਰ ਨੂੰ ਮਿਲੇ। ਮਹੀਨੇ ਤੋਂ ਬਾਅਦ ਫਿਰ ਜਿਵੇਂ ਇਹ ਵਾਪਸ ਪਰਤਿਆ, ਇਸੇ ਸਮੇਂ ਵਿੱਚ ਹੀ ਮਲਕ ਭਾਗੋ ਨੇ ਬ੍ਰਹਮ ਭੋਜ ਕੀਤਾ ਜਿਹਦੇ ਵਿੱਚ ਸਾਰਿਆਂ ਨੂੰ ਨੁੰਦੇ ਦਿੱਤੇ ਗਏ ਸੀ, ਅਤੇ ਗੁਰੂ ਮਹਾਰਾਜ ਉਸ ਵਿੱਚ ਨਹੀਂ ਸ਼ਾਮਿਲ ਹੋਏ ਸੀ। ਜਿਵੇਂ ਫਿਰ ਮਲਕ ਭਾਗੋ ਦਾ ਆਪੋ ਵਿੱਚ ਹੀ ਮਹਾਰਾਜ ਦੇ ਨਾਲ ਸੰਵਾਦ ਹੋਇਆ, ਬਚਨ ਵਿਲਾਸ ਹੋਇਆ, ਉਹ ਕੋਈ ਜਿਹੜੇ ਬਚਨ ਹੋਏ ਹੈ ਕਵੀ ਸੰਤੋਖ ਸਿੰਘ ਜੀ ਨੇ ਕਿ ਉਹ ਸ਼ੁਰਨਾ ਛੰਦਾਬੰਦੀ ਵਿੱਚ ਕਹੇ ਹਨ, ਉਹ ਆਪਾਂ ਸਾਰੇ ਬਚਨ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰ ਲਵਾਂਗੇ, ਕਿਉਂਕਿ ਜਿਹੜਾ ਸਮਾਂ ਉੱਪਰੀ ਜਾ ਰਿਹਾ ਇੱਥੇ ਸਮਾਪਤੀ ਹੈ ਜੀ। ਰਹੇ ਦਿਆਲ ਏ ਮਨਾ ਵਾਦੂ, ਬਾਸਰ ਦੋਏ ਬਤੀਤੇ, ਜਿਸ ਕਰਨਾ ਤੇ ਜਨਮ ਮਰਨ ਗਤ, ਨਾਮ ਜਪੇ ਜਮ ਪੀਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚਿਉਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਵੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਦਾਰਾਇਆ ਧਾਰ। ਹੇ ਠਾਕੁਰ ਹੋਂ ਦਾਸ ਰੂ, ਮੈਂ ਨਿਰਗੁਣ ਗੁਣ ਨਹੀਂ ਖੋਜ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਪਰੂ। ਆਏ ਪ੍ਰਭ ਸ਼ਰਨਾਂਗਤੀ, ਕਿਰਪਾ ਨਿਦ ਦਿਆ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰੇ ਉਤਾਰਨ ਹਾਰ। ਤੂੰ ਠਾਕੁਰ।